ਵਾਹਿਗੁਰੂ ਸਾਹਿਬ ਜੀਓ ਦੋਹਰਾ ਕਿਤਕ ਦਿਓਸ ਬੀਤੇ ਜਬੈ ਚਿਤ ਮਹਿ ਚਿਤਵਨ ਕੀਨ ਸੇਵਾ ਚਾਹੀਏ ਗੁਰੂ ਕੀ ਜਿਸ ਤੇ ਹੋਏ ਪਰਸੀਨ ਕਿਤਕ ਦਿਓਸ ਬੀਤੇ ਜਬੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗ ਜੀ, ਆਪਾਂ ਗੁਰੂ ਸ਼ਬਦ ਸਰੂਪ ਸਤਿਗੁਰੂ ਸਾਹਿਬ ਜੀ ਦੀ ਚਰਨ ਛਣ ਵਿੱਚ ਬੈਠੇ ਹੋਏ ਕੀਰਤਨ ਸਰਵਣ ਕਰ ਰਹੇ ਸੀ। ਕੀਰਤਨ ਤੋਂ ਉਪਰੰਤ ਆਪਾਂ ਹਮੇਸ਼ਾ ਗੁਰ ਇਤਿਹਾਸ ਪੜ੍ਹਦੇ ਸੁਣਦੇ ਹਾਂ। ਜੋ ਗੁਰੂ ਅੰਗਦ ਸਾਹਿਬ ਜੀ ਦੇ ਇਤਿਹਾਸ ਵਿੱਚ ਹੀ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਦੀ ਚਰਨ ਛਣ ਚੱਲ ਕੇ ਆਏ, ਉਹ ਪ੍ਰਸੰਗ ਸਰਵਣ ਕਰ ਰਹੇ ਹਾਂ। ਕੁਝ ਪ੍ਰਸੰਗ ਕੱਲ੍ਹ ਸੁਣਿਆ ਸੀ, ਕੁਝ ਪਰਸੋਂ, ਬਾਕੀ ਰਹਿੰਦਾ ਅੱਜ ਪ੍ਰਸੰਗ ਸਰਵਣ ਕਰਨਾ ਹੈ। ਜਿਸ ਤਰ੍ਹਾਂ ਆਪ ਜੀ ਨੂੰ ਬ੍ਰਹਮਚਾਰੀ ਰਾਹੀਂ ਵੀ ਪੂਰੇ ਗੁਰੂ ਤੁਸੀਂ ਧਾਰਨ ਕਿਉਂ ਨਹੀਂ ਕੀਤੇ, ਹੁਣ ਤੱਕ ਨਿਗਰੇ ਕਿਉਂ ਰਹੇ ਹੋ, ਉੱਠ ਕੇ ਚੱਲਦੇ ਬਣੇ ਸੀ, ਅਬਰਾਗ ਵਿੱਚ ਆ ਗਏ, ਪਛਤਾਵਾ ਕਰਕੇ ਪਰਮੇਸ਼ਰ ਅੱਗੇ ਬੇਨਤੀਆਂ ਕਰ ਰਹੇ ਸਨ ਵੀ ਪੂਰੇ ਗੁਰੂ ਦੀ ਸਾਨੂੰ ਤਾਂ ਸੋਝੀ ਸਮਝ ਨਹੀਂ ਹੈ। ਇਹ ਵਾਹਿਗੁਰੂ ਪਰਮੇਸ਼ਰ ਜੀ ਆਪ ਹੀ ਕਿਰਪਾ ਕਰਕੇ ਪੂਰੇ ਗੁਰੂ ਨੂੰ ਮਿਲਾ ਦੇਵੋ। ਸੋ ਬੇਨਤੀ ਪ੍ਰਵਾਨ ਹੋ ਗਈ। ਅੰਮ੍ਰਿਤ ਵੇਲੇ ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਬੀਬੀ ਅਮਰੋ, ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਛੋਟੇ ਭਰਾਤਾ ਈਸ਼ਰਦਾਸ ਜੀ ਸਨ, ਉਹਨਾਂ ਦੇ ਸਪੁੱਤਰ ਨਾਲੇ ਵਿਆਹੀ ਹੋਈ ਸੀ। ਗੁਰੂ ਅਮਰਦਾਸ ਸਾਹਿਬ ਜੀ ਦੀ ਨੂੰਹੀ ਸੀ। ਇਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਦੀ ਕਿਰਿਆ ਤੋਂ ਕਰ ਬਾਅਦ ਨਾਲੇ ਬਾਣੀ ਪੜ੍ਹ ਰਹੀ ਹੈ, ਨਾਲੇ ਦਹੀਂ ਰਿੜਕ ਰਹੀ ਹੈ। ਬਾਣੀ ਦੀ ਜਿਸ ਆਵਾਜ਼ ਕੰਨਾਂ ਵਿੱਚ ਪਈ ਹੈ, ਹੁਣ ਤੁਰਕੀ ਬਾਣੀ ਸੱਚ ਕੀ ਬਾਣੀ ਹੈ, ਮਨ ਖਿੱਚਿਆ ਗਿਆ ਹੈ। ਕੋਠੇ ਤੋਂ ਉੱਪਰ ਹੇਠਾਂ ਆਏ ਨੇ, ਓਲਾ ਜਿਹਾ ਕਰਕੇ ਬਾਣੀ ਭੰਨ ਸੁਣਨ ਲੱਗ ਪਏ ਨੇ। ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਦਾ ਮਾਰੂ ਰਾਗ ਵਿੱਚ ਉਚਾਰਨ ਕੀਤਾ ਸ਼ਬਦ ਦਾ ਪਾਠ ਇਹ ਸੁਣਿਆ, ਕਰਨੀ ਕਾਗਦ ਮਨਮਸ ਬਾਣੀ ਬੁਰਾ ਭੁਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤੂੰ ਚਲੀਏ ਤਾਂ ਗੁਣ ਨਾਹੀ ਅੰਤ ਹਰੇ, ਚਿਰਚੇ ਸਿਕਣੀ ਕੀ ਬਾਬਰਿਆ ਹਰ ਵਿਸਰ ਤੇਰੇ ਗੁਣ ਗਲਿਆ, ਜਾਲੀ ਰਹਿਣ ਦਾਲ ਦਿਨ ਹੋਆ ਜੇਤੀ ਘੜੀ ਫਾਹੀ, ਤੇ ਸੀ ਰਸਰ ਚੋਗ ਚੁਗਿਆ ਨਿਤ ਫਾਸਾ ਛੂਰ ਸਮੂਹੜੇ ਕਵਣ ਗੁਣੀ, ਕਾਇਆ ਆਣ ਮਨ ਵਿੱਚ ਲੋਹਾ ਪੰਚ ਅਗਰ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ, ਭਇਆ ਮਨੋਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤਿਸ਼ਟ ਦੇਹਾ। ਫਿਰ ਆਪਣਿਆਂ ਦੇ ਛਾਤੀ ਮਾਰ ਕੇ ਦੇਖੀਏ ਵੀ ਇਹ ਤਾਂ ਸ਼ਬਦ ਮਾਨੋ ਸਾਡੇ ਪਰਸਾਈ ਉਚਾਰਨ ਹੋਇਆ ਹੋਇਆ ਹੈ, ਜਿਵੇਂ ਲੋਹਾ ਨਿਕੰਮਾ ਹੋ ਜਾਏ ਸੜਮੱਚ ਜਾਏ, ਉਵੇਂ ਸਾਡਾ ਸਰੀਰ ਜਾਂ ਜੀਭ ਨਿਕੰਮਾ ਹੋਇਆ ਹੈ। ਜੇ ਹੁਣ ਪੂਰਾ ਗੁਰੂ ਪਾਰਸ ਦੀ ਵੱਟੀ ਵਰਗਾ ਮਿਲ ਗਏ, ਸੋਨੇ ਵਰਗਾ ਕੀਮਤੀ ਸ਼ੁੱਧ ਹੋ ਜਾਏਗਾ ਸਾਡਾ ਮਨ ਬੋਧ ਚਿੱਤ। ਉਹ ਬੀਬੀ ਰਾਹੀਂ ਪੁੱਛ ਪੜਤਾਲ ਕਰਕੇ ਫਿਰ ਆਪ ਗੁਰੂ ਅੰਗਦ ਸਾਹਿਬ ਜੀ ਚਰਨ ਛਣ ਚੱਲ ਕੇ ਆ ਗਏ। ਇੱਥੇ ਫਿਰ ਮਨ ਬੁਲਾ ਲਿਆ ਵੀ ਕਿਧਰੇ ਨਹੀਂ ਜਾਣਾ ਹੈ। ਜਿਸ ਤਰ੍ਹਾਂ ਆਪ ਜੀ ਨੇ ਕੁਝ ਪ੍ਰੀਖਿਆ ਲਈ ਇੱਛਾ ਵੀ ਜ਼ਾਹਰ ਕੀਤੀ, ਅੰਤਰਜਾਮੀ ਸਤਿਗੁਰੂ ਹੈ ਮੈਨੂੰ ਸੀਤ ਪ੍ਰਸ਼ਾਦ ਬਖਸ਼ਣ, ਉਹ ਵੀ ਬਖਸ਼ ਦਿੱਤਾ ਹੈ। ਪ੍ਰੀਖਿਆ ਲਈ ਗੁਰੂ ਅੰਗਦ ਸਾਹਿਬ ਜੀ ਨੇ ਵੀ ਕੁਝ ਲੰਗਰ ਵਿੱਚ ਹੀ ਉਹ ਕੁਝ ਹੋਰ ਹੀ ਦਿਖਾਇਆ ਹੈ। ਦੇਖ ਕੇ ਬੇਨਤੀਆਂ ਕਰਨ ਲੱਗੇ ਵੀ ਸਤਿਗੁਰੂ ਅੰਤਰਜਾਮੀ ਹੈ, ਮੈਂ ਤਾਂ ਇਹ ਕਿਤੇ ਗੱਫਾ ਲਾਇਆ ਨਹੀਂ, ਛਕਿਆ ਛਕਾਇਆ ਨਹੀਂ, ਅਸੀਂ ਤਾਂ ਲੰਗਰ ਵਿੱਚ ਇਹ ਵਰਤਦਾ ਹੀ ਨਹੀਂ ਸੀ। ਹੁਣ ਵੀ ਇਹ ਲੰਗਰ ਵਿੱਚ ਮਰਜ਼ਾਦਾ ਹੈ, ਇਧਰ ਉਧਰ ਤਾਂ ਹੱਡ ਹੁੱਡ ਜੇ ਬਣਾ ਲੈਂਦੇ ਆ, ਛਿੜਕਾ ਟੁਚਕਾ ਕਰਕੇ ਖਾ ਖੂ ਲੈਂਦੇ ਆ, ਲੰਗਰ ਵਿੱਚ ਨਹੀਂ ਇਹ ਚੱਲਦਾ ਹੈ। ਲੰਗਰ ਵਿੱਚ ਤਾਂ ਲੰਗਰ ਦੌਲਤ ਮੰਡੀਆਂ ਦਾ ਸਮਰਥ ਖੀਰ ਖਿਆਲੀ ਹੀ ਲਿਖਿਆ ਹੈ। ਦੇਖ ਤੇ ਫਤਿਹ ਮਿਸਰ ਵੇਦ ਰੰਗ ਜਾਖਤ ਅਜਨਾਨ ਗੁਰੂ ਗੋਬਿੰਦ ਸਿੰਘ, ਜਦੋਂ ਆਏ ਹੋ ਜਾਂ ਦਿੱਤਾ ਜਾਏ, ਉਹ ਗੁਰੂ ਕਾ ਲੰਗਰ ਹੀ ਹੈ, ਹਮੇਸ਼ਾ ਸਾਰੇ ਥਾਵਾਂ ਵਿੱਚ ਵਰਤ ਰਿਹਾ ਹੈ। ਜਿੱਥੇ ਕਿੱਥੇ ਮਹਾਰਾਜ ਦਾ ਅਸਥਾਨ ਹੈ, ਦਰਬਾਰ ਸਜਿਆ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਇਸ ਤਰ੍ਹਾਂ ਹੈ ਜਿਵੇਂ ਬਿਸ਼ੰਬਰ ਦਾਸ ਦੇ ਉਹ ਪੁੱਤਰ ਹਰਗੋਪਾਲ ਨੂੰ ਗੁਰੂ ਕਲਗੀਧਰ ਜੀ ਨੇ ਉਹ ਆਪਣਾ ਜਿਹੜਾ ਪਵਿੱਤਰ ਪ੍ਰਸ਼ਾਦ ਆ ਉਹਨੂੰ ਹੀ ਹੋਰ ਹੀ ਕੁਛ ਦਿਖਾ ਦਿੱਤਾ ਸੀ। ਦੇਖ ਕੇ ਬੜੀ ਨਫ਼ਰਤ ਕੀਤੀ ਵੀ ਮੈਂ ਕਿਹੋ ਜਿਹਾ ਗੁਰੂ ਦੇ ਕੋਲ ਚਲਿਆ ਗਿਆ। ਘਰ ਵਿੱਚ ਜਾ ਕੇ ਦੇਖਿਆ ਸੀ ਉਹੀ ਗਰਮ ਗਰਮ ਪ੍ਰਸ਼ਾਦ, ਦੇਖ ਕੇ ਵੀ ਹੈਰਾਨ ਹੋ ਗਿਆ ਸੀ, ਉੱਥੇ ਕੁਛ ਹੀ ਇੱਥੇ ਕੀ ਹੈ। ਕਿਉਂਕਿ ਮਨ ਭਾਵਨਾ 'ਤੇ ਸਿੱਧ ਹੋਏ, ਜਿਹੋ ਜਿਹੀ ਮਨ ਦੀ ਭਾਵਨਾ ਉਹੀ ਜਿਹੀ ਪ੍ਰਾਪਤੀ ਹੈ। ਮਾੜੀ ਭਾਵਨਾ ਸੀ ਫਿਰ ਮਾੜੀ ਪ੍ਰਾਪਤੀ, ਮਾੜਾ ਕੁਛ ਦਿਸਿਆ, ਚੰਗੀ ਭਾਵਨਾ ਬਿਸ਼ੰਬਰ ਦਾਸ ਨੇ ਉਸਨੂੰ ਉਹੀ ਜਲ ਸੋਹਣਾ ਪ੍ਰਸ਼ਾਦ। ਇਸ ਤਰ੍ਹਾਂ ਹੈ ਅੰਦਰਲੀ ਭਾਵਨਾ ਪਰ ਮਹਾਰਾਜ ਨੇ ਵੀ ਕਰ ਲਈ ਹੈ ਵੀ ਨਹੀਂ ਇਸ ਪਾਸੇ ਦੇ। ਫਿਰ ਜਿਵੇਂ ਆਪ ਜੀ ਨੇ ਸੇਵਾ ਕਵਰ ਕਸਾ ਕਰ ਲਿਆ ਅਤੇ 12 ਸਾਲ ਤੱਕ ਲੱਕ ਬੰਨ ਕੇ ਸੇਵਾ ਕੀਤੀ ਅਤੇ 12 ਸਿਰੋਪਾਓ ਗੁਰੂ ਅੰਗਦ ਸਾਹਿਬ ਜੀ ਦੇ ਪਾਸੋਂ ਹਾਸਲ ਕੀਤੇ, ਉਹ ਅੱਜ ਪ੍ਰਸੰਗ ਆਉਂਦਾ ਹੈ। ਜਿਵੇਂ ਆਉਂਦਾ ਮਨ ਚਿਤ ਲਾ ਕੇ ਸੁਣੀਏ। ਕਿਤਕ ਦਿਓਸ ਬੀਤੇ ਜਬੈ। ਹਾਂ, ਜਿਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸ੍ਰੀ ਖਡੂਰ ਸਾਹਿਬ ਵਿਖੇ ਆਪ ਜੀ ਨੂੰ ਰਹਿੰਦਿਆਂ ਕੁਝ ਕੁ ਦਿਨ ਲੰਘ ਗਏ ਨੇ, ਬੀਤ ਗਏ ਨੇ। ਚਿਤ ਮਹਿ ਚਿਤਵਨ ਕੀ ਨਾ। ਇੱਕ ਦਿਨ ਬੈਠਿਆਂ ਬੈਠਿਆਂ ਅਮਰਦਾਸ ਸਾਹਿਬ ਜੀ ਨੇ ਚਿਤ ਵਿੱਚ ਚਿਤਵਨਾ ਕੀਤਾ, ਸੋਚਣਾ ਕੀਤਾ ਹੈ। ਸੇਵਾ ਚਾਹੀਏ ਗੁਰੂ ਕੀ। ਆਪਾਂ ਇੱਥੇ ਮਹਾਰਾਜ ਦੀ ਹਜ਼ੂਰੀ ਵਿੱਚ ਤਾਂ ਆ ਹੀ ਗਏ ਹਾਂ, ਚਰਨ ਛਣ ਪਏ ਹਾਂ, ਗੁਰੂ ਵੀ ਧਾਰਨ ਕਰ ਲਿਆ, ਪਰ ਹੁਣ ਗੁਰੂ ਮਹਾਰਾਜ ਜੀ ਸੇਵਾ ਵੀ ਕੋਈ ਕਰਨੇ ਚਾਹੀਏ, ਵਿਹਲਾ ਨਾ ਰਹੀਏ। ਜਿਸ ਤੇ ਹੋਏ ਪ੍ਰਸੀਨ। ਜੇ ਸੇਵਾ ਨੂੰ ਦੇਖ ਕੇ ਸਤਿਗੁਰੂ ਅੰਗਦ ਸਾਹਿਬ ਜੀ ਸਾਡੇ ਤੇ ਪ੍ਰਸੰਨ ਹੋ ਜਾਣ। ਸਵਈਆ ਛੰਦ ਬੇਪਰਵਾਹ ਗੁਰੂ ਹੈ ਜਦੇ ਆਪਣੇ ਮਨ ਵਿੱਚ ਹੀ ਵਿਚਾਰਾਂ ਕਰਦੇ ਆ, ਭਾਵੇਂ ਗੁਰੂ ਅੰਗਦ ਸਾਹਿਬ ਜੀ ਤਾਂ ਬੇਪਰਵਾਹ ਹੈ। ਚਿਤ ਮਹਿ ਜਿਨਕੇ ਚਾਹ ਨਾ ਕੋਏ। ਅੰਗਦ ਸਾਹਿਬ ਜੀ ਦੇ ਚਿਤ ਵਿੱਚ ਕੋਈ ਚਾਹ ਨਾ ਨਹੀਂ ਵੀ ਸਾਡੀ ਸੇਵਾ ਕਰੇ, ਸਾਨੂੰ ਆਹ ਕੁਛ ਦੇਵੇ। ਤਦ ਪਦਾਸ ਨਿਜ ਧਰਮ ਵਿਚਾਰ ਹੈ। ਜਿਹੜਾ ਗੁਰੂ ਕਾ ਦਾਸ ਹੈ ਉਹ ਆਪਣਾ ਧਰਮ ਵਿਚਾਰੇ। ਸੇਵਾ ਕਰਹਿ ਭਾਉ ਮਨ ਭੋਏ। ਮਨ ਵਿੱਚ ਕਹਿੰਦੇ ਐਨ ਪ੍ਰੇਮ ਦੇ ਨੂੰ ਮਨਾ ਕੇ ਤੇ ਇਸ ਤਰ੍ਹਾਂ ਸੇਵਾ ਕਰੇ। ਪ੍ਰਥਮ ਜੁਗਨ ਮਹਿ ਤਪ ਕੋ ਤਪ ਹੈ। ਪਹਿਲੇ ਜੁਗਾਂ ਦੇ ਵਿੱਚ ਜਿਹੜੇ ਤਰ੍ਹਾਂ ਤਰ੍ਹਾਂ ਦੇ ਤਪ ਹੈ ਉਹ ਲੋਕ ਤਾਪਦੇ ਸਨ, ਤਪ ਕਰਦੇ ਸਨ। ਛੁਦਾ ਪਿਪਾਸਾ ਸਹਿਕਾਰ ਸੋਏ। ਭੁੱਖ ਹੈ ਤੇ ਇਹਨੂੰ ਸਹਾਰਨ ਕਰਕੇ ਇਸ ਤਰ੍ਹਾਂ ਤਪ ਕਰਦੇ, ਔਖੇ ਕਰਕੇ ਸਰੀਰ ਨੂੰ ਤਪਾ ਕਰਕੇ ਕਰਦੇ ਸਨ। ਪੰਚਾ ਗਨ ਤਾਪ ਹੈ ਜਲ ਪੈਠ ਹੈ। ਕਹਿੰਦੇ ਪੰਜ ਅੰਗਣਾਂ ਦੇ ਨਾਲ ਤਾਂ ਸਰੀਰ ਨੂੰ ਤਪਾਉਂਦਾ ਸੀ, ਉਹ ਚਾਰ ਧੁਨੀਆਂ ਚਾਰੇ ਪਾਸੇ ਲਾ ਲੈਣੀਆਂ, ਦੁਪਹਿਰ ਦੇ ਮਹੀਨੇ ਇੱਕ ਧੋਣੀ ਉਹ ਅੱਗ ਵਰਗੀ ਲੋਹ ਤੋਂ ਪੈਣੀ ਸੂਰਜ ਦੀ, ਇਹ ਪੰਜ ਅਗਨਾਂ ਹੋ ਗਈਆਂ, ਇੱਕ ਉੱਪਰਲੀ ਸੂਰਜ ਦੀ ਤਪਸ਼, ਬਾਕੀ ਚਾਰ ਪਾਸੇ। ਇਸ ਤਰ੍ਹਾਂ ਕਹਿੰਦੇ ਪੰਜ ਅਗਨਾਂ ਨਾਲ ਸਰੀਰ ਨੂੰ ਤਪਾਉਂਦੇ ਸੀ, ਕੋਈ ਜਲ ਵਿੱਚ ਪ੍ਰਵੇਸ਼ ਹੋ ਜਾਂਦਾ, ਜਲ ਵਿੱਚ ਗਲ ਗਲ ਜਾ ਖੜਦੇ ਸਨ। ਵਰਖਾ ਸਹਿ ਨਗਨ ਤਨ ਹੋਏ, ਜੰਗਲਾਂ ਵਿੱਚ ਜਾ ਕੇ ਜਦੋਂ ਬਾਰਿਸ਼ ਆਉਂਦੀ, ਉਹੀ ਸਹਾਰ ਦੇ ਸਰੀਰ ਤੇ, ਕਈ ਕੱਪੜੇ ਜੇ ਲਾ ਕੇ ਸਰੀਰ ਮਿਹਨਤ ਨਾਗੇ ਹੋ ਜਾਂਦੇ। ਇੱਕ ਚਰਨ ਪਰ ਠਾਂਡੇ ਹੋਵਤ, ਪੁੱਛਿਆ ਕਰਨ ਸਮੇਂ ਕਹਿੰਦੇ ਇੱਕ ਪੈਰ ਦੇ ਭਾਰ ਉੱਪਰ ਹੋ ਕੇ ਖੜਿਆ ਹੋ ਜਾਂਦੇ। ਉਰਦ ਬਾਹੂ ਕਿਤੇ ਰਹੰਤ, ਇਹ ਕਹਿੰਦੇ ਤਪ ਕਰਨ ਸਮੇਂ ਬਾਹਾਂ ਉੱਚੀਆਂ ਨੂੰ ਕਰਕੇ ਖੜੇ ਰਹਿੰਦੇ। ਕਹਿ ਲਪਟਾਏ ਹੈ ਉੱਪਰ ਪਦ ਕਰ, ਕਹਿ ਲਪਟਕਤ ਹੈ ਉੱਪਰ ਪਦ ਕਰ। ਇਹ ਕਹਿੰਦੇ ਉੱਪਰ ਨੂੰ ਪੈਰ ਜੇ ਕਰਕੇ ਹੇਠਾਂ ਨੂੰ ਲਟਕ ਪੈਂਦੇ। ਚਾਹੇ ਪ੍ਰਸੰਨ ਹੋਹ ਭਗਵੰਤ, ਚਾਹੁੰਦੇ ਵੀ ਸਾਡੀ ਤਪੱਸਿਆ ਦੇ ਕੇ ਖੱਟ ਭਗਾਸਪਨ ਜੋ ਪਰਮੇਸ਼ਰ ਹੈ ਉਹ ਸਾਡੇ ਤੇ ਪ੍ਰਸੰਨ ਹੋ ਜਾਏ। ਸੋ ਤਪ ਫਲ ਅਬ ਕਲੀ ਕਾਲ ਮਹਿਰਾ, ਕਹਿੰਦੇ ਔਖੇ ਹੋ ਕੇ ਤਪ ਕੀਤਾ ਜਾਂਦਾ, ਉਹਦਾ ਜਿਹੜਾ ਫਲ ਹੈ ਕਲਯੁਗ ਦੇ ਸਮੇਂ ਵਿੱਚ, ਸਤ ਸੰਗਤ ਸੇਵਨ ਕਰੇ ਅੰਤ, ਸਿਰਫ ਕਹਿੰਦੇ ਜਿਹੜੀ ਸਤਸੰਗਤ ਦੀ ਸੇਵਾ ਕਰਨ ਨਾਲ ਹੀ ਪ੍ਰਾਪਤ ਹੋ ਜਾਂਦਾ ਹੈ। ਜਲ ਢੋਵਨ ਅਰ ਲੱਕੜੀ ਲਿਆਵਨ, ਸਤਸੰਗਤ ਦੀ ਸੇਵਾ ਕਿਵੇਂ ਕਰਨੀ ਹੈ, ਕਹਿੰਦੇ ਜਿਵੇਂ ਗੁਰੂ ਕੇ ਲੰਗਰ ਲਈ ਜਲ ਢੋਣਾ, ਗੁਰੂ ਕੇ ਲੰਗਰ ਲਈ ਲੱਕੜਾਂ ਲਿਆਉਣੀਆਂ ਜੰਗਲ ਵਿੱਚੋਂ, ਕਰਨ ਬੀਜਨ ਪ੍ਰਭੂ ਸਿਮਰੰਤ, ਸਤਸੰਗਤ ਨੂੰ ਗਰਮੀ ਦੀ ਮੌਸਮ ਪੱਖਾ ਚੱਲਣਾ ਤੇ ਇਸੇ ਤਰ੍ਹਾਂ ਸਤਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਸਿਮਰਨ ਕਰਦੇ ਰਹਿਣਾ, ਚਰਨ ਪਖਾਰਨ ਅੰਨ ਪਕਾਵਨ, ਸਤਸੰਗਤ ਵਿੱਚ ਜਿਹੜੇ ਪ੍ਰੇਮੀ ਕੋਈ ਸਫ਼ਰ ਕਰਕੇ ਆਏ ਉਹਨਾਂ ਦੇ ਚਰਨਾਂ ਨੂੰ ਧੋਣਾ ਗਰਮ ਜਲ ਨਾਲ, ਤੇ ਅੰਨ ਪਕਾ ਕੇ ਲੰਗਰ ਤਿਆਰ ਕਰਕੇ ਛਕਾਉਣਾ, ਇਤਿਆਦਿਕ ਜੇਤਕ ਹੈ ਆਨ, ਇਸ ਤਰ੍ਹਾਂ ਲੈ ਕੇ ਜਿੰਨੀਆਂ ਸੇਵਾਵਾਂ ਹਨ, ਮਿਲ ਸਤਸੰਗ ਕਰਨ ਸੋ ਸੇਵਾ, ਜੋ ਸੇਵਾ ਜਿਹੜਾ ਸਤਸੰਗਤ ਵਿੱਚ ਮੁੜ ਜੁੜ ਕਰੇ ਤਰ੍ਹਾਂ ਤਰ੍ਹਾਂ ਦੀ ਜੋ ਸੇਵਾ ਕਰਨੀ ਹੈ, ਅਧਿਕ ਤਪਤ ਫਲ ਹੋਏ ਮਹਾਨ, ਜਿਹੜੇ ਤਰ੍ਹਾਂ ਤਰ੍ਹਾਂ ਦੇ ਤਪ ਕਹੇ ਉਹਨਾਂ ਦੇ ਨਾਲੋਂ ਵੀ ਇਹਨਾਂ ਦਾ ਸੇਵਾਵਾਂ ਦਾ ਫਲ ਕਹਿੰਦੇ ਬਹੁਤਾ ਹੁੰਦਾ ਹੈ, ਜ਼ਿਆਦਾ ਹੁੰਦਾ ਹੈ। ਇਮ ਵਿਚਾਰ ਸ੍ਰੀ ਅਮਰ ਕਰਿਓ ਔਰ, ਇਸ ਤਰ੍ਹਾਂ ਦਾ ਵਿਚਾਰ ਗੁਰੂ ਅਮਰਦਾਸ ਸਾਹਿਬ ਜੀ ਨੇ ਇਕਾਂਤ ਵਿੱਚ ਬੈਠਿਆ ਕਰਿਆ ਹੈ। ਆਨਾ ਨੀਰ ਆਪਣੇ ਪਾਨ, ਫਿਰ ਵਿਚਾਰ ਕਰਦਿਆਂ ਹੋਇਆ ਉਹ ਲੈਂਦਾ ਵੀ ਆਪਣੇ ਹੱਥਾਂ ਨਾਲ ਅਸੀਂ ਗੁਰੂ ਕੇ ਲੰਗਰ ਲਈ ਜਿਹੜਾ ਜਲ ਹੈ ਉਹ ਵਿਆਸਾ ਵਿੱਚੋਂ ਲੈ ਕੇ ਆਇਆ ਕਰੀਏ। ਨਿਤ ਸਤ ਸੰਗਤ ਦੇਵਨ ਠਾਨਾ, ਜਿਹੜੇ ਗੁਰੂ ਕੀ ਸਤਸੰਗਤ ਉਹਨਾਂ ਨੂੰ ਅਸੀਂ ਵਿਆਸਾ ਤੋਂ ਜਲ ਲਿਆ ਕੇ ਦਿਆ ਕਰੀਏ ਹਮੇਸ਼ਾ। ਅਰ ਸਤਿਗੁਰ ਤਨ ਕਰਹਿ ਇਸ਼ਨਾਨ, ਬਾਕੀ ਸਾਡੇ ਜਲ ਦੇ ਨਾਲ ਹੀ ਗੁਰੂ ਅੰਗਦ ਸਾਹਿਬ ਜੀ ਹਮੇਸ਼ਾ ਸਰੀਰ ਦਾ ਇਸ਼ਨਾਨ ਕਰਿਆ ਕਰਨ, ਜਾਣੀ ਅਸੀਂ ਇਸ਼ਨਾਨ ਕਰਨ ਲਈ ਸਤਿਗੁਰੂ ਨੂੰ ਜਲ ਲਿਆ ਕੇ ਦਿਆ ਕਰੀਏ। ਮਿਲ ਸਿੱਖਿਆ ਮਹਿ ਭਨਿਓ ਸਭਿਨ ਕੋ, ਇੱਕ ਦਿਨ ਵਿਚਾਰ ਕਰਕੇ ਸਿੱਖਾਂ ਨਾਲ ਮਿਲ ਜੁਲ ਕੇ ਸਾਰਿਆਂ ਨੂੰ ਕਿਹਾ ਹੈ, ਜਲ ਕੀ ਸੇਵਾ ਦੇਹੋ ਮੁਝ ਦਾਨ, ਗੁਰੂ ਕੇ ਸਿੱਖੋ ਪ੍ਰੇਮੀਓ ਜਲ ਦੀ ਜਿਹੜੀ ਸੇਵਾ ਹੈ ਮੈਨੂੰ ਤੁਸੀਂ ਦਾਨ ਰੂਪ ਵੀ ਦੇਵੋ, ਭਾਵੇ ਜਿਹੜੀ ਜਲ ਦੀ ਸੇਵਾ ਹੈ ਮੇਰੀ ਪੱਕੀ ਡਿਊਟੀ ਲਾ ਦਿਓ, ਜਲ ਦੀ ਸੇਵਾ ਸਾਰੀ ਮੈਂ ਕਰਿਆ ਕਰਾਂਗਾ। ਆ ਇਸ ਲਈ ਕਰ ਕਲਸ਼ ਉਚਾਰਿਆ, ਹਾਂ ਗੁਰੂ ਕੇ ਸਿੱਖਾਂ ਤੋਂ ਆਗਿਆ ਇਜਾਜ਼ਤ ਲੈ ਕੇ ਸੀਸ ਤੇ ਜਿਹੜਾ ਘੜਾ ਉਹ ਚੁੱਕ ਲਿਆ, ਸਿਰ ਧਰ ਲਿਆਵਤ ਹੈ ਇਸ ਥਾਨ, ਇਸ ਤਰ੍ਹਾਂ ਤੇ ਸਥਾਨ ਜਿੱਥੇ ਗੁਰੂ ਕਾ ਲੰਗਰ ਹੈ ਉਸ ਥਾਂ ਤੇ ਕਹਿੰਦੇ ਸੀਸ ਤੇ ਧਰ ਕੇ ਕੜਾ ਪਾਣੀ ਦਾ ਲੈ ਆਉਂਦੇ ਹਨ। ਦੇਤ ਰਸੋਈ ਮਹਿ ਚਹਿ ਜੇਤਿਕ, ਗੁਰੂ ਕੇ ਲੰਗਰ ਵਿੱਚ ਜਲ ਚਾਹੀਦਾ ਉਨਾ ਹੀ ਲਿਆ ਕੇ ਦੇ ਦਿੰਦੇ ਹਨ। ਸਿੱਖਿਅਨ ਕੋ ਕਰਵਾਵਹਿ ਪਾਨ, ਇਸੇ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਕੁਤੇ ਸਹਿਤ ਉਹਨਾਂ ਨੂੰ ਲਿਆ ਕੇ ਜਲ ਛਕਾ ਦਿੰਦੇ ਹਨ। ਮਨ ਨੀਵਾਂ ਕਰ ਸਾਦਰ ਬੋਲ ਹੈ, ਮਨ ਨੂੰ ਬਹੁਤ ਹੀ ਨੀਵਾਂ ਨਿਮਰਤਾ ਸਹਿਤ ਕਰ ਕਰਕੇ ਹਮੇਸ਼ਾ ਸਤਿਕਾਰ ਨਾਲ ਗੁਰੂ ਕੇ ਸਿੱਖਾਂ ਨੂੰ ਬੋਲਦੇ ਚੱਲਦੇ। ਨਹਿ ਡੋਲੈ ਬੁੱਧ ਕੋ ਦ੍ਰਿੜ ਠਾਨ। ਹਾਂ, ਕਿਤੇ ਡਾਵਾਂ ਡੋਲ ਨਹੀਂ ਹੁੰਦੇ ਆ, ਬੁੱਧੀ ਵਿੱਚ ਪੱਕਾ ਭਰੋਸਾ ਧਾਰਿਆ ਵੀ ਇਹ ਸੇਵਾ ਕਰਨੀ ਕਰਨੀ ਹੈ। ਸ੍ਰੀ ਅੰਗਦ ਜਬ ਜਾਮ ਜਬ ਜਾਮਨੀ ਜੀ, ਸ੍ਰੀ ਅੰਗਦ ਜਬ ਜਾਮਨੀ ਜਾਗਹਿ। ਇਸ ਤਰ੍ਹਾਂ ਸ੍ਰੀ ਅੰਗਦ ਜਬ ਜਾਮ ਜਾਮਨੀ, ਗੁਰੂ ਅੰਗਦ ਸਾਹਿਬ ਜੀ ਦਾ ਪੈਰ ਰਾਤ ਰਹਿ ਜਾਂਦੀ ਹੈ। ਜਾਗਹਿ ਮਜਹਿ ਥਿਤ ਤਿਸ ਕਾਲ, ਆਪ ਜੀ ਕਹਿੰਦੇ ਜਾਗ ਪੈਂਦੇ ਹੈ ਤੇ ਉਸ ਸਮੇਂ ਇਸਤਤ ਹੋ ਕੇ ਕਹਿੰਦੇ ਇਸ਼ਨਾਨ ਕਰਦੇ। ਤਬ ਤੇ ਆਗੇ ਹੀ ਉੱਠ ਕਰਕੇ, ਹਾਂ, ਇੱਧਰ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਦੇ ਇਸ਼ਨਾਨ ਕਰਨ ਤੋਂ ਪਹਿਲਾਂ ਹੀ ਕਹਿੰਦੇ ਉੱਠ ਕਰਕੇ। ਜਲ ਆਨਹਿ ਭਰ ਕਲਸ਼ ਵਿਸਾਲ, ਸਾਹਿਬ ਤੋਂ ਦੇਖ ਲਓ ਜਿਹੜਾ ਵਿਆਸਾ ਦਰਿਆ ਹੈ ਕਿੰਨੀ ਦੂਰ ਹੈ, ਕਹਿੰਦੇ ਉੱਥੋਂ ਜਲ ਦਾ ਘੜਾ ਭਰ ਕੇ ਲੈ ਆਉਂਦੇ ਬੜੀ ਛੇਤੀ। ਅਧਿਕ ਪ੍ਰੀਤ ਕਰ ਸੇਵਾ ਠਾਨ ਹੈ, ਇਸ ਤਰ੍ਹਾਂ ਕਹਿੰਦੇ ਬੜੀ ਪ੍ਰੀਤੀ ਕਰਕੇ ਸੇਵਾ ਕਰਦੇ ਹਨ। ਨਹਿ ਅਕੁਲਾਵ ਹੈ ਬਲਹਿ ਸੰਭਾਲ, ਕਹਿੰਦੇ ਵਿਆਕਲ ਨਹੀਂ ਹੁੰਦੇ, ਕਾਹਲੇ ਨਹੀਂ ਪੈਂਦੇ, ਬਲ ਨੂੰ ਸੰਭਾਲ ਕਰਕੇ ਇਸ ਤਰ੍ਹਾਂ ਕਰਦੇ ਸੇਵਾ। ਪ੍ਰਥਮ ਸਨਾਨ ਹੈ ਬਸਤਰ ਪਖਾਰ ਹੈ, ਪਹਿਲਾਂ ਤਾਂ ਗੁਰੂ ਅੰਗਦ ਸਾਹਿਬ ਜੀ ਦਾ ਇਸ਼ਨਾਨ ਕਰਾ ਫਿਰ ਉਹਨਾਂ ਦੇ ਸਰੀਰ ਦੇ ਵਸਤਰ ਧੋ ਦਿੰਦੇ ਹਨ। ਪੁਨਹ ਸ਼ੁਸ਼ਕ ਕਰਬੇ ਤਿਤ ਡਾਲ, ਸਵੇਰੇ ਜਿਹੜੇ ਉਹ ਵਸਤਰ ਧੋਤੇ ਉਹਨਾਂ ਨੂੰ ਸੁਕਾਉਣ ਵਾਸਤੇ ਬਾਹਰ ਧੁੱਪੇ ਪਾ ਦਿੰਦੇ ਹਨ। ਪੁਨ ਇਕਾਂਤ ਹੋਏ ਸਭ ਤੇ ਬੈਠ ਹੈ, ਫਿਰ ਉਸ ਤੋਂ ਬਾਅਦ ਸਾਰਿਆਂ ਤੋਂ ਇਕਾਂਤ ਹੋ ਕੇ ਬੈਠ ਜਾਂਦੇ। ਕਹਿ ਨਾ ਸੁਣਹਿ ਬਚਨ ਕਿਸ ਨਾਲ, ਕਿਸੇ ਨਾਲ ਕੋਈ ਬਚਨ ਕਹਿੰਦੇ ਨੀ, ਨਾ ਕਿਹਾ ਕਿਹਾ ਕਿਸੇ ਦਾ ਸੁਣਦੇ ਧਿਆਨ ਨਾਲ। ਸਤਿਗੁਰ ਮੂਰਤ ਹਿਰਦੇ ਸੰਭਾਲ ਹੈ, ਸਤਿਗੁਰੂ ਦੀ ਜਿਹੜੀ ਸ਼ਕਲ ਸੂਰਤ ਹੈ ਉਹਨੂੰ ਹਿਰਦੇ ਵਿੱਚ ਹੀ ਸੰਭਾਲਦੇ ਹੈ। ਅਪਰ ਮਨੋਰਥ ਸਭ ਕੋ ਟਾਲ, ਜਿੰਨੇ ਦੁਨਿਆਵੀ ਮੰਦੇ ਫੁਰਨੇ ਆ ਸਾਰਿਆਂ ਨੂੰ ਟਾਲ ਦਿੱਤਾ, ਦੂਰ ਕੀਤਾ ਹੋਇਆ। ਨਿਜ ਕੁਲ ਕੋ ਨਿਜ ਹਿਰਦੇ ਸੰਭਾਲ ਹੈ, ਨਿਜ ਕੁਲ ਕੋ ਨਿਜ ਗ੍ਰਹਿ ਕੋ ਤਜ ਕਰ, ਆਪਣੇ ਜਿਹੜੀ ਕੁਲ ਹੈ ਆਪਣਾ ਜਿਹੜਾ ਘਰ ਹੈ ਉਹਦਾ ਖਿਆਲ ਜਾ ਛੱਡ ਕੇ। ਨਹੀਂ ਜਾਏ ਪੁਨ ਕੀਨ ਸੰਭਾਲ, ਗੁਰੂ ਅੰਗਦ ਸਾਹਿਬ ਜੀ ਹਜ਼ੂਰੀ ਵਿੱਚ ਆ ਗਏ, ਕਹਿੰਦੇ ਪੁਨਾ ਫੇਰ ਨੀ ਜਾ ਕੇ ਉਹਦੀ ਸੰਭਾਲ ਕੀਤੀ ਹੈ, ਵੀ ਨਹੀਂ ਤਾਂ ਅਗਲਾ ਭਜਦਾ ਹੈ ਮਹੀਨੇ ਕੁ ਪਿੱਛੋਂ ਹੀ। ਨਰ ਉਪਹਾਸ ਕਰਨ ਸਭ ਲਾਗੇ, ਇਸ ਤਰ੍ਹਾਂ ਜਿਹੜੇ ਲੋਕ ਹੈ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਇੱਥੇ ਪੱਕੇ ਤੌਰ ਤੇ ਸੇਵਾ ਰੜ ਕੇ ਜਿਹੜੇ ਮੂਰਖ ਜਿਹੇ ਲੋਕ ਹੈ ਮਖੌਲ ਕਰਨ ਲੱਗ ਪਏ। ਵਿਰਧ ਹੋਏ ਕਿਆ ਕੀਨੀ ਢਾਲ, ਸੁਤਰੇ ਪੱਤਰੋਂ ਤੋਂ ਬੁੱਢੇ ਜੇ ਹੋ ਕੇ ਕੀ ਕਹਿੰਦੇ ਝੀਲ ਰਿੱਧੀ ਕਰ ਲਈ, ਇੱਕ ਪਾਣੀ ਲਿਆਈ ਜਾਂਦੇ। ਸੰਮਤ ਗਾਇਓ ਬੀਤ ਜਬ ਇਸ ਬਿਦ, ਨਿੰਦਕਾਂ ਦੇ ਮਖੌਲ ਕਰਦਿਆਂ ਜਦੋਂ ਸੇਵਾ ਕਰਦਿਆਂ ਇੱਕ ਸਾਲ ਹੋ ਗਿਆ ਲੰਘ ਗਿਆ ਹੈ। ਜੀਰਨ ਬਸਤਰ ਧਰੇ ਤਨ ਮਾਹੇ, ਜਿਹੜੇ ਪੁਰਾਣੇ ਜੇ ਬਸਤਰ ਸਰੀਰ ਤੇ ਧਾਰਨ ਕੀਤੇ ਹੋਏ ਆਪ ਜੀ ਦੀ। ਸ੍ਰੀ ਅੰਗਦ ਸੇਵਾ ਕੇ ਤਤਪਰ, ਸਾਲ ਤੋਂ ਬਾਅਦ ਵੀ ਸਵਾਏ ਮਾਨ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਦੇ ਉੱਪਰ ਸਾਵਧਾਨ ਹੈ। ਅਪਰ ਮਨੋਰਥ ਹੋ ਹੇ ਨਕਾਹੇ, ਮਨ ਦੇ ਵਿੱਚ ਕੋਈ ਤਰ੍ਹਾਂ ਤਰ੍ਹਾਂ ਦਾ ਫੁਰਨਾ ਨਹੀਂ ਹੁੰਦਾ ਹੈ। ਖਾਣ ਪਾਨ ਨਿਰਬਾਹ ਦੇਹ ਹਿਤ, ਇਸ ਤਰ੍ਹਾਂ ਕਹਿੰਦੇ ਜਿਹੜਾ ਖਾਣਾ ਪੀਣਾ ਉਹਨਾਂ ਕਰਦੇ ਜਿੰਨਾ ਸਰੀਰ ਦੇ ਨਾਲ ਕਹਿੰਦੇ ਨਵਾਜਾ ਹੋਇਆ ਸਰੀਰ ਚੱਲਦਾ ਰਹੇ। ਛੁਦਾ ਪਿਪਾਸਾ ਬਹੁ ਬਿਰਦਾ, ਤਦੋਂ ਕਹਿੰਦੇ ਥੋੜਾ ਬਹੁਤਾ ਖਾਣਾ ਪੀਣਾ ਕਰਦੇ ਜਦੋਂ ਸਰੀਰ ਦੇ ਵਿੱਚ ਬਹੁਤੀ ਤੇ ਭੁੱਖ ਤੇਜ਼ ਵੱਧ ਜਾਂਦੀ ਹੈ। ਤਬ ਕੁਛ ਕਰ ਹੈ ਪਹਿਰ ਪਹਿਰ ਬੇ ਪਟ ਹੀ ਜੋ ਥੋੜਾ ਬਹੁਤਾ ਭੋਜਨ ਪ੍ਰਸ਼ਾਦਾ ਛਕ ਲੈਂਦੇ ਹੈ, ਬਾਕੀ ਜਿਹੜਾ ਕੋਈ ਸਰੀਰ ਤੇ ਨਵੇਂ ਵਸਤਰ ਪਹਿਨਣੇ ਆ ਪਾਉਣੇ ਆ, ਸੁਧ ਬੁੱਧ ਕੌਣ ਕਰਹਿ ਹੋਏ ਨਾਹੇ, ਕਹਿੰਦੇ ਬੁੱਧੀ ਵਿੱਚ ਕੌਣ ਕੋਈ ਸੁਧ ਕਰੇ ਖਬਰ ਕਰੇ, ਉਹ ਤਾਂ ਹੁੰਦੀ ਨੀ ਅਜਿਹੋ ਜੇ ਪਾਏ ਬਸ ਠੀਕ ਠਾਕ ਹੈ। ਏਕ ਬਰਖ ਬੀਤਿਓ ਪਿਖ ਸਤਿਗੁਰ, ਸੇਵਾ ਕਰਦਿਆਂ ਇੱਕ ਸਾਲ ਲੰਘ ਗਿਆ ਤੇ ਵੇਖਿਆ ਗੁਰੂ ਅੰਗਦ ਸਾਹਿਬ ਜੀ ਨੇ ਗੱਜ ਟੇਡ ਕੋ ਤਬ ਦੀਨ ਰੁਮਾਲ, ਆਪਣੇ ਪਾਸੋਂ ਕਹਿੰਦੇ ਡੇਢ ਗਜ ਦਾ ਇੱਕ ਰੁਮਾਲ ਦਿੱਤਾ, ਜਾਨੀ ਸਿਰੋਂ ਪੋ ਬਖਸ਼ਿਆ ਹੈ ਗੁਰੂ ਨਾਨਕ ਦੇ ਘਰ ਵੱਲੋਂ। ਸੋ ਲੈ ਕਰ ਨਿਜ ਸੀਸ ਚੜਾਇਓ, ਜਿਹੜਾ ਰੁਮਾਲ ਹੈ ਸਿਰੋਂ ਪੋ ਲੈ ਕੇ ਸਿਰ ਤੇ ਚੜਾ ਲਿਆ, ਸਿਰ ਤੇ ਬੰਨ ਲਿਆ ਹੈ। ਦਿੜ ਕਰ ਗੁਰੂ ਪ੍ਰਸਾਦ ਵਿਸਾਲ, ਪੁੱਟਿਆ ਕਰਕੇ ਸੀਸ ਤੇ ਬੰਨ ਲਿਆ ਦੁਮਾਲੇ ਵਾਂਗੂ, ਵੀ ਗੁਰੂ ਮਹਾਰਾਜ ਦੀ ਇਹ ਕਿਰਪਾ ਹੈ, ਗੁਰੂ ਦੀ ਪ੍ਰਸਾਦ ਬਹੁਤ ਕਿਰਪਾ ਹੋਈ ਹੈ, ਸਿਰੋਂ ਬਖਸ਼ਿਆ ਹੈ। ਅੱਜ ਕੱਲ ਤਾਂ ਤੁਸੀਂ ਗਲ ਵਿੱਚ ਪਾਓ ਸੀ ਝੱਟ ਲਾ ਕੇ ਪਰੇ ਮਾਰਦੇ, ਜਾਣੀ ਸਿਰੋਂ ਪੋਦੀ ਕੋਈ ਮਹੱਤਤਾ ਨਹੀਂ ਸਮਝਦੇ ਲਾਣਾ। ਬਹੁਰ ਉਤਾਰਨ ਕੋ ਨਹਿ ਕੀ, ਇੱਕ ਵਾਰੀ ਬਸ ਸਿਰੋਂ ਪੋ ਸੀਸ ਤੇ ਸਜਾ ਲਿਆ, ਮੁੜ ਕੇ ਉਹ ਸੀਸ ਤੋਂ ਲਾਇਆ ਨਹੀਂ। ਲਖ ਕਰ ਗੁਰੂ ਪ੍ਰਸਾਦ ਵਿਸਾਲ, ਕਰਕੇ ਸਤਿਗੁਰੂ ਦੀ ਬਹੁਤੀ ਕਿਰਪਾ, ਸੇਵਾ ਕਰ ਹੈ ਤਿਸੀ ਬਿਦਦ ਨਿਸ ਦਿਨ, ਉਸੇ ਤਰ੍ਹਾਂ ਸਾਲ ਤੋਂ ਬਾਅਦ ਵੀ ਰਾਤ ਦਿਨ ਸੇਵਾ ਭਈ ਆਰ ਬਲ। ਆਪ ਜੀ ਦੀ ਜਿਹੜੀ ਉਮਰ ਹੈ ਉਹ 72 ਸਾਲਾਂ ਦੀ ਹੋ ਗਈ ਹੈ, 30 1 5 ਸਿੱਧ ਪੈ ਤੀਸ ਨਾ ਖੀਣੋ, ਇਹ ਪੱਟਾ ਨੇ ਲਿਖਿਆ ਵੀ 30 ਸਾਲ ਤੇ ਫਿਰ ਅਤੇ 1 31 ਹੋ ਗਏ, ਫਿਰ 5 ਹੋ ਗਏ, ਇਸੇ ਤਰ੍ਹਾਂ 35 35 ਹੋ ਗਏ, 71 ਵਰੇ ਹੋ ਗਏ, ਤੇ ਫਿਰ ਇੱਕ ਵਾਰ ਹੁਣ ਸੇਵਾ ਕਰਦਿਆਂ ਇਸ ਤਰ੍ਹਾਂ 72 ਸਾਲ ਹੋ ਗਏ। ਇਹ ਕਵੀ ਜੀ ਨੇ ਠੀਕ ਲਿਖਿਆ ਹੈ, 71 ਸਾਲ ਦੀ ਉਮਰ ਵਿੱਚ ਆਪ ਜੀ ਚਰਨ ਛਰਨ ਚੱਲ ਕੇ ਆਏ, 1 ਸਾਲ ਬੀਤਣ ਤੋਂ 72 ਸਾਲ ਜੀ ਦੀ ਆਪ ਜੀ ਦੀ ਉਮਰ ਹੋ ਗਈ। ਤਬ ਆਏ ਸਤਿਗੁਰ ਕੇ ਪਾਸ, ਸਤਿਗੁਰੂ ਜੀ ਦੇ ਹਜ਼ੂਰੀ ਵਿੱਚ ਚੱਲ ਕੇ ਆਏ ਸਨ। ਨਿਬਲ ਸਰੀਰ ਜਰਜਰੀ ਭੂਤ, ਕਹਿੰਦੇ ਕਮਜ਼ੋਰ ਜਿਹਾ ਸਰੀਰ ਜਰਣੀ ਰੂਪ ਹੋ ਗਿਆ ਹੈ, ਜਾਣੀ ਉਹ ਝੁਰੜੀਆਂ ਜੀਆਂ ਪੈ ਗਈਆਂ ਹਨ। ਸੋ ਤਉ ਸੇਵਕ, ਸੋ ਤਉ ਭੂਤ, ਸੋ ਤੇ ਵਿਸਰਾਮ ਲਾ, ਭੂਤ ਸੋ ਤਉ ਸੇਵ ਨਿਬਲ ਸਰੀਰ ਜਰਜਰੀ ਭੂਤ ਸੋ, ਇੱਥੇ ਲਾ ਦੇ ਵੀ ਜਰਜਰੀ ਰੂਪ ਹੋ ਗਿਆ ਹੈ, ਜਾਣੀ ਉਹ ਝੁਰੜੀਆਂ ਜੀਆਂ ਪੈ ਗਈਆਂ ਹਨ। ਤੋ ਸੇਵ ਕੋ ਤਰ, ਸੇਵ ਕੋ ਤਰੈ ਹਲਾਸ, ਤਊ ਹੈ ਗੂੜਾ ਨਿਹੋਂਕੜ ਨਹੀਂ, ਦਲਿੰਕੜੇ ਨਹੀਂ ਲੱਗੇ। ਤਊ ਸੇਵਕੋ ਧਰ ਹੈ ਹੁਲਾਸ, ਕਹਿੰਦੇ ਇਸ ਤਰ੍ਹਾਂ ਸੇਵਾ ਕਰਨ ਵਾਸਤੇ ਬੜਾ ਹੁਲਾਸ ਚਾ ਉਤਸ਼ਾਹੀ ਧਰ ਰਹੇ। ਆਲਸ ਤਿਆਗ ਕਰਤ ਉਦਯੋਗ ਹੈ, ਆਲਸ ਨੂੰ ਛੱਡ ਕੇ ਬੜਾ ਉਦਮ ਕਰਦੇ। ਕਲਸ ਉਠਾਏ ਲਿਆਏ ਜਲ ਰਾਸ, ਬੜਾ ਚੁੱਕੇ ਤੇ ਬਹੁਤਾ ਜਲ ਲੈ ਆਉਂਦੇ, ਜਿੰਨਾ ਚਾਹੀਦਾ ਓਨਾ ਹੀ ਲੈ ਆਉਂਦੇ। ਨਿਜ ਤਨ ਕੀ ਅਰ ਘਰ ਕੁਟੰਬ ਕੀ, ਆਪਣਾ ਜਿਹੜਾ ਸਰੀਰ ਹੈ ਆਪਣਾ ਜਿਹੜਾ ਘਰ ਹੈ ਤੇ ਘਰ ਦੇ ਪਰਿਵਾਰ ਦੀ ਟੱਬਰ ਟੀਰ ਦੀ, ਸੁਧ ਭੂਲੀ ਕਰ ਗੁਰ ਨਿਰਜਾਸ, ਗੁਰੂ ਬਈਏ ਸਾਡੇ ਗੁਰੂ ਅੰਗਦ ਸਾਹਿਬ ਜੀ ਦੀ ਨਿਰਣਾ ਕਰ ਲਿਆ, ਬਸ ਉਧਰ ਹੀ ਖਬਰ ਭੁੱਲ ਗਈ, ਇਧਰ ਹੀ ਲੱਗੇ ਰਹਿੰਦੇ ਹਾਂ। ਤਨ ਕਰ ਕਰ ਹੈ ਕਾਰ ਸਭ ਸੇਵਾ, ਸਰੀਰ ਕਰਕੇ ਤਾਂ ਜਿੰਨੀ ਕਹਿੰਦੇ ਸੇਵਾ ਦੀ ਕਾਰ ਹੈ ਕਰਦੇ ਹਨ। ਮਨ ਕਰ ਗੁਰ ਕੋ ਸਦਾ ਸੰਭਾਲ, ਮਨ ਕਰਕੇ ਗੁਰੂ ਨੂੰ ਹਮੇਸ਼ਾ ਸੰਭਾਲੀ ਰੱਖਦੇ ਹਨ। ਕੇਤਕ ਨਾਰ ਜਬ ਮਿਲਹਿ ਆਨ ਕਰ, ਕਿੰਨੇ ਕ ਪੁਰਸ਼ ਜਦੋਂ ਕਹਿੰਦੇ ਆ ਕੇ ਮਿਲਦੇ ਜੁੜਦੇ ਇਹਨਾਂ ਨੂੰ, ਬੂਝਹਿ ਸਦਨ ਆਪਣੇ ਚਾਲ, ਇਹਨਾਂ ਨੂੰ ਪੁੱਛਦੇ ਹੈ ਵੀ ਤੂੰ ਆਪਣੇ ਹੁਣ ਘਰ ਚੱਲ ਸਾਡੇ ਨਾਲ ਬਸ ਕੇ। ਨਿਜ ਬੰਧਪ ਕੋ ਸੁਧ ਲਿਹੋ ਨੀਕੇ। ਆਪਣੇ ਵੀ ਜਿਹੜੇ ਸਾਗ ਸੰਬੰਧੀ ਹੈ ਭੈਣ ਭਰਾ ਉਹਨਾਂ ਦੀ ਚੰਗੀ ਤਰ੍ਹਾਂ ਜਾ ਕੇ ਖਬਰ ਸਾਰ ਲੈ। ਕੁਟੰਬ ਮਿਲੋ ਤੁਝ ਚਹਿਤ ਬਿਲਾਸ ਵਿਸਾਲ। ਕਹਿੰਦੇ ਤੂੰ ਆਪਣੇ ਟੱਬਰ ਟੀਰ ਪਰਿਵਾਰ ਨੂੰ ਮਿਲੋ, ਤੁਹਾਨੂੰ ਬਹੁਤਾ ਮਿਲਣਾ ਚਾਹੁੰਦੇ। ਕਿਉਂ ਇੱਥ ਬੈਠ ਰਹੇ ਹੋ, ਕਿਆ ਲੇਵੈ ਹੈ। ਅਰਦਾਸ ਕਿਉਂ ਇੱਥੇ ਬੈਠ ਰਹੇ ਹੈ, ਇੱਥੇ ਕੀ ਤੂੰ ਲੈਣਾ ਹੈ। ਸਭ ਵਿਦ ਸੰਕਟ ਸਹਿ ਕਰਾਲ, ਸਭ ਤਰ੍ਹਾਂ ਕਰਕੇ ਬੜਾ ਭਾਰੀ ਭਿਆਨਕ ਦੁੱਖ ਜਾ ਤੂੰ ਸਹਿਣਾ। ਸਾਰੀ ਦਿਹਾੜੀ ਪਾਣੀ ਲਿਆਉਣ ਤੇ ਫਿਰ ਚੱਕਰ ਲਾਉਣਾ ਹੈ। 300 ਕਹੇ ਨਾ ਹਮਰਾ ਕੋਈ। ਉਹਨਾਂ ਨੂੰ ਜਿਹੜੇ ਕੋਈ ਆਏ ਹੋਏ ਆ ਬਾਸਰ ਕੇ ਨਗਰ ਤੋਂ ਜਾਂ ਹੋਰ ਜਿਹੜੇ ਸਾਗ ਸੰਬੰਧੀ ਉਹਨਾਂ ਵਿੱਚੋਂ ਕੋਈ ਆਇਆ, ਉਹਨਾਂ ਨੂੰ ਕਹਿੰਦੇ ਵੀ ਸਾਡਾ ਨੀ ਹੁਣ ਕੋਈ ਹੈ। ਜਿਵੇਂ ਉਹ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾ ਹੈ। ਜਿਹਨੇ ਰਚਨ ਰਚਾਇਆ ਹੀ ਮਾਏ ਸਮਾਏ, ਵੀ ਸਾਡਾ ਤਾਂ ਕੋਈ ਨਹੀਂ, ਅਸੀਂ ਕਿਸੇ ਦੇ ਨਹੀਂ ਹੈ। ਕੋਈ ਵਿਰਾਗ ਅਵਸਥਾ ਵਿੱਚ ਕਹਿੰਦੇ ਵੀ ਸਾਡਾ ਕੋਈ ਨੀ ਕੋਈ ਹੈਗਾ। ਹਮ ਕਿਸ ਹੂੰ ਕੇ ਨਹਿ ਕਿਸ ਕਾਲ, ਅਸੀਂ ਵੀ ਕਿਸੇ ਦੇ ਨਹੀਂ ਆ ਕਿਸੇ ਸਮੇਂ ਵੀ। ਜਿਵ ਪਰਵਾਹ ਮੈਂ ਤ੍ਰਿਣ ਮਿਲ ਜਾਵੇ ਹੈ, ਜਿਵੇਂ ਪਾਣੀ ਦੇ ਪ੍ਰਵਾਹ ਦੇ ਵਿੱਚ ਵੀ ਜਿਵੇਂ ਘਾਹ ਕੰਡਾ ਉਹ ਮਿਲ ਜਾਂਦਾ ਹੈ। ਤਥਾ ਮੇਲ ਸਭ ਕੋ ਸਭ ਕਾਲ, ਇਸੇ ਤਰ੍ਹਾਂ ਕਹਿੰਦੇ ਸਾਰਿਆਂ ਦਾ ਜਿਹੜਾ ਕੋਈ ਮੇਲ ਜੋਲ ਹੈ ਸਾਰਿਆਂ ਦੇ ਨਾਲ, ਸਾਡਾ ਇਹ ਵੀ ਮਿਲ ਜਾਂਦੇ ਆ। ਜਿਵੇਂ ਪ੍ਰਵਾਹ ਵਿੱਚ ਕੱਕੜੇ ਮਿਲ ਜਾਂਦੇ ਆ, ਉਹ ਵਿਛੜ ਵੀ ਜਾਂਦੇ ਆ, ਇਸ ਤਰ੍ਹਾਂ ਹੀ ਸਾਰਿਆਂ ਦੇ ਨਾਲ ਮੇਲ ਜੋਲ ਹੈ। ਇਹ ਕਾਫੂਸ ਵਾਂਗ ਹੀ ਉਤਰਨ ਪਾਰ ਤਰੀ ਪਾਰ ਮੇਲਾ, ਜਿਵੇਂ ਕਹਿੰਦੇ ਦਰਿਆ ਤੋਂ ਪਾਰ ਲੰਘਣਾ ਹੋਵੇ ਤੇ ਫਿਰ ਨਦੀ ਤਰੀ ਬੇੜੀ ਦੇ ਉੱਪਰ ਬੜਾ ਮੇਲਾ ਬੜਾ ਇਕੱਠ ਹੁੰਦਾ ਹੈ। ਉਹ ਪੁਨ ਪੁਨ ਵਿਛੜ ਹੈ ਨਹਿ ਕਰਹਿ ਸੰਭਾਲ, ਜਦੋਂ ਬੇੜੀ ਵੀ ਕਿਨਾਰੇ ਲੱਗ ਜਾਂਦੀ ਹੈ ਫਿਰ ਜਿਹੜੇ ਬੇੜੀ ਵਿਛੜੇ ਹੁੰਦੇ ਇਕੱਠੇ ਉਹ ਵਿਛੜ ਜਾਂਦੇ ਆ, ਫਿਰ ਨੀ ਕੋਈ ਇੱਕ ਦੂਸਰੇ ਨੂੰ ਸੰਭਾਲਦਾ, ਪਤਾ ਹੀ ਨਹੀਂ ਲਾਉਂਦਾ ਵੀ ਤੂੰ ਕਿੱਧਰੋਂ ਆਇਆ ਕਿੱਧਰ ਜਾਣਾ ਹੈ, ਆਪੋ ਆਪਣੇ ਰਸਤੇ ਪੈ ਜਾਂਦੇ। ਆਏ ਪਾਹਨੋ ਨਿਸ ਬਿਸਰਾਮ ਹੈ, ਆਇਆ ਕਹਿੰਦੇ ਆ ਵੀ ਜਿਵੇਂ ਰਾਤ ਦੇ ਸਮੇਂ ਪ੍ਰਾਹੁਣਾ ਆ ਕੇ ਵਿਸਰਾਮ ਜਾ ਕਰ ਲੈਂਦਾ ਕਿਸੇ ਦੇ ਘਰ ਦੇ ਵਿੱਚ। ਬਹੁਤ ਪ੍ਰਾਤ ਮਾਰਗ ਕੋ ਚਾਲ, ਸਵੇਰ ਹੋ ਜਾਂਦੀ ਹੈ ਰਸਤੇ ਵਿੱਚ ਚੱਲ ਪੈਂਦਾ ਹੈ। ਅਬ ਮੇਰੇ ਸਤਿਗੁਰ ਹੈ ਸਭ ਕੁਛ, ਇਸ ਕਰਕੇ ਵੀ ਗੁਰਸਿੱਖੋ ਹੁਣ ਤਾਂ ਮੇਰੇ ਸਤਿਗੁਰੂ ਅੰਗਦ ਸਾਹਿਬ ਜੀ ਹੈ ਸਭ ਕੁਛ। ਸਦਨ ਕੁਟੰਬ ਪਿਤਾ ਔਰ ਮਾਤ, ਮੇਰਾ ਜਿਹੜਾ ਘਰ ਕਾਟ ਹੈ ਉਹ ਵੀ ਸਤਿਗੁਰੂ ਹੈ, ਮੇਰਾ ਜਿਹੜਾ ਟੱਬਰ ਟੀਰ ਹੈ ਉਹ ਵੀ ਸਤਿਗੁਰੂ ਹੈ, ਮੇਰੇ ਪਿਤਾ ਵੀ ਮੇਰੇ ਮਾਤਾ ਵੀ ਗੁਰੂ ਅੰਗਦ ਸਾਹਿਬ ਜੀ ਹੈ। ਇਹੀ ਸਹਾਇਕ ਹੋਏ ਅੰਤ ਕੋ, ਕਿਉਂਕਿ ਇਹ ਗੁਰੂ ਅੰਗਦ ਸਾਹਿਬ ਜੀ ਜਦੋਂ ਅੰਤ ਦਾ ਸਮਾਂ ਆਇਆ ਮੇਰੇ ਸਹਾਇਕ ਹੋਣਗੇ। ਰਹਿ ਏਕਲ ਜਹਿ ਕੋਈ ਨਾ ਜਾਤ, ਜਦੋਂ ਜੀਵ ਇਕੱਲਾ ਰਹਿ ਜਾਂਦਾ ਹੈ ਜਦੋਂ ਇਹਦੇ ਨਾਲ ਕੋਈ ਸਾਖ ਸੰਬੰਧੀ ਨਹੀਂ ਨਾ ਜਾਂਦਾ, ਉਦੋਂ ਇੱਕ ਸਤਿਗੁਰੂ ਨਾਲ ਰਹਿੰਦੇ। ਜੀਵਤ ਪ੍ਰਾਣ ਆਧਾਰ ਇਹੀ ਹੈ, ਇਸ ਕਰਕੇ ਜਾਣਦੇ ਆ ਵੀ ਪ੍ਰਾਣਾ ਦਾ ਆਸਰਾ ਤਾਂ ਸਾਡੇ ਸਤਿਗੁਰੂ ਹੀ ਹਨ। ਬਿਨ ਪੱਗ ਦੇਖੇ ਕੱਛ ਨਾ ਸੁਹਾਗ, ਮੈਂ ਤਾਂ ਵੀ ਸੱਚ ਕਹਿਣਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੇ ਧੱਕੇ ਬਿਨਾਂ ਮੈਨੂੰ ਤਾਂ ਕਹਿੰਦੇ ਕੋਈ ਚੰਗਾ ਨੀ ਸੌਂਦਾ ਨਹੀਂ ਹੈ। ਇਮ ਸੁਣ ਲੋਕ ਪਿਆਨਹਿ ਘਰ ਕੋ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਜਿਹੜੇ ਲੋਕ ਘਰ ਵੱਲ ਨੂੰ ਚਲੇ ਜਾਂਦੇ। ਜਾਣਹਿ ਭਇਓ ਨਲਾਇਕ ਗਾਤ, ਇਹ ਤਾਂ ਇਉਂ ਹੀ ਜਾਣਦੇ ਵੀ ਸਰੀਰ ਕਰਕੇ ਨਲਾਇਕ ਜੇ ਹੋ ਗਏ, ਕੁਝ ਕਰਨੇ ਅਰਜੋਗੇ ਨਹੀਂ ਰਹੇ ਸਰੀਰ ਕਰਕੇ। ਕਰਤ ਸੇਵ ਨਿਸ ਦਿਨ ਸ੍ਰੀ ਗੁਰ ਕੀ, ਇੱਧਰ ਗੁਰੂ ਅਮਰਦਾਸ ਸਾਹਿਬ ਜੀ ਰਾਤ ਦਿਨ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕਰਦੇ। ਅਹਮੇਵ ਤਜ ਕੈ ਸਭ ਰੀਤ, ਕਹਿੰਦੇ ਮਰਜ਼ਾਦਾ ਨਾਲ ਜਿਹੜਾ ਹੰਕਾਰ ਉਹਨੂੰ ਛੱਡ ਕੇ ਨੀਚੇ ਪੂਰਵਕ ਦਿਨ ਪ੍ਰਤ ਅਧਿਕ ਅਧਿਕ ਹੀ ਸੇਵ ਹੈ। ਕਹਿੰਦੇ ਹਮੇਸ਼ਾ ਹਮੇਸ਼ਾ ਬਹੁਤ ਬਹੁਤ ਹੀ ਸੇਵਾ ਕਰਦੇ। ਕਰਤ ਚੌਪ ਅਤ ਉਪ ਉਪਜਤ ਚੀਤ, ਇਸ ਤਰ੍ਹਾਂ ਕਹਿੰਦੇ ਚਿੱਤ ਵਿੱਚ ਬੜਾ ਚਾਹ ਪੈਦਾ ਹੁੰਦਾ ਤੇ ਚਾਹ ਨਾਲ ਹੀ ਉਤਸ਼ਾਹ ਨਾਲ ਸੇਵਾ ਕਰਦੇ। ਸੁਣਹਿ ਨਾ ਪਨਹਿ ਨਾ ਆਨ ਬੈਨ, ਕਹਿੰਦੇ ਕੋਈ ਹੋਰ ਜਿਹੜਾ ਬਚਨ ਹੈ ਕਿਸੇ ਤੋਂ ਸੁਣਦੇ ਨਹੀਂ ਹੈ, ਨਾ ਗੁਰਬਚਨ ਨਾਲ ਕਿਸੇ ਨਾਲ ਭਨਾ, ਨਾ ਕੋਈ ਕਹਿੰਦੇ ਹੀ ਹਾਨ ਕਥਨੀ ਕਰਦੇ। ਮਨ ਗਿਨ ਹੈ ਨਾ ਗਿਣਤੀ ਕੁਛ ਵਿਪਰੀਤ, ਮਨ ਦੇ ਵਿੱਚ ਕੋਈ ਉਲਟੀ ਜਿਹੜੀ ਗਿਣਤੀ ਮਿਣਤੀ ਹੈ ਵਿਚਾਰ, ਉਹ ਨੀ ਗਿਣਦੇ ਵਿਚਾਰਦੇ ਹਨ। ਤਨ ਮਨ ਅਰਪਿਓ ਅਰਪਿਓ ਚਰਨ ਗੁਰੂ ਕੇ, ਆਪਣਾ ਸਰੀਰ ਵੀ ਮਨ ਵੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਹੀ ਭੇਟਾ ਕੀਤਾ ਹੋਇਆ। ਇਸੀ ਖਿਆਲ ਮੈਂ ਪਰਮ ਅਤੀਤ, ਇਸੇ ਖਿਆਲ ਵਿੱਚ ਹੀ ਮਹਾਨ ਕਹਿੰਦੇ ਅਤੀਤ ਬ੍ਰਗਤ ਅਸੰਗ ਹੋ ਗਏ। ਪੁਨ ਸੰਮਤ ਦੂਸਰ ਭਾ ਪੂਰਨ, ਜਦੋਂ ਕਹਿੰਦੇ ਸੇਵਾ ਕਰਦਿਆਂ ਕਰਦਿਆਂ ਦੂਸਰਾ ਸਾਲ ਪੂਰਾ ਹੋਇਆ। ਸ੍ਰੀ ਗੁਰ ਦੂਜੋ ਦੀਨ ਰੁਮਾਲ, ਗੁਰੂ ਅੰਗਦ ਸਾਹਿਬ ਮਹਾਰਾਜ ਨੇ ਦੂਸਰੀ ਵਾਰ ਫਿਰ ਰੁਮਾਲ ਬਖਸ਼ਿਸ਼ ਕਰ ਦਿੱਤਾ ਹੈ। ਬਖਸ਼ਿਸ਼ ਜਾਨੀ ਸਵਾਮੀ ਕਰ ਕੀ, ਆਪਣੇ ਸਵਾਮੀ ਗੁਰੂ ਅੰਗਦ ਸਾਹਿਬ ਦੇ ਹੱਥਾਂ ਦੀ ਇਹ ਬਖਸ਼ਿਸ਼ ਸਮਝੀ ਹੈ ਜਾਣੀ। ਸਿਰ ਪਰ ਬਾਂਝ ਲੀਨ ਤਤਕਾਲ, ਬੜੀ ਛੇਤੀ ਆਪਣੇ ਸੀਸ ਦੇ ਉੱਪਰ ਹੀ ਬੰਨ ਲਿਆ ਹੈ ਸਿਰ ਪੋ। ਦ੍ਰਿੜ ਕਰ ਦਾਮ ਜੇ ਉਤਰਹਿ ਨਾਹਿਨ, ਕਹਿੰਦੇ ਸਿਰ ਪੋ ਨੂੰ ਰੱਸੀ ਨਾਲ ਬੰਨ ਲਿਆ ਪੱਕਾ ਕਰਕੇ ਵੀ, ਜਿਸ ਕਰਕੇ ਇੱਧਰ ਉੱਧਰ ਜਾਂਦਿਆਂ ਹੋਇਆਂ ਜਾਂ ਬੈਠਿਆਂ ਸੌਂਦਿਆਂ ਉਤਰੇ ਨਾ। ਸਿਥਲ ਹੋਹਿ ਪੁਨ ਲੇਹ ਸੰਭਾਲ, ਜੇ ਜਲਦੇ ਘੜ ਸਕਿਆ ਹੋਇਆ ਕੋਈ ਢਿੱਲਾ ਜਿਹਾ ਹੋ ਜਾਂਦਾ ਹੈ ਫਿਰ ਉਹਨੂੰ ਸੰਭਾਲ ਲੈਂਦੇ ਚੰਗੀ ਤਰ੍ਹਾਂ, ਫਿਰ ਉਹ ਸਿਰੋਪੋ ਨੂੰ ਵਿਰੋਧ ਕਰਕੇ ਬੰਨ ਲੈਂਦੇ। ਕਬਹੂ ਨਹੀਂ ਉਤਾਰ ਨਿਹਾਰੀ, ਕਦੇ ਵੀ ਜਿਹੜਾ ਸਿਰੋਪ ਇੱਕ ਵਾਰੀ ਬੰਨ ਕੇ ਲਿਆ ਉਹਨੂੰ ਫਿਰ ਨੀ ਮੁੜ ਕੇ ਲਾ ਕੇ ਵੇਖਿਆ। ਭੀਜਹਿ ਕਈ ਵਾਰ ਜਲ ਨਾਲ, ਕਈ ਵਾਰੀ ਜਿਹੜਾ ਘੜਾ ਜਲਦਾ ਉਹ ਹਿਲ ਹੁਲ ਜਾਂਦਾ ਹੈ ਤੇ ਜਲਦੇ ਨਾਲ ਉਹ ਸਿਰੋਪੋ ਭਿੱਜ ਵੀ ਜਾਂਦਾ ਹੈ। ਬੈਸ ਘਟਤ ਨਿਤ ਪ੍ਰੇਮ ਬਦਤ ਚਿਤ, ਭਾਵੇਂ ਉਮਰ ਜਿਹੜੀ ਹੈ ਘਟ ਰਹੀ ਹੈ ਪਰ ਸੇਵਾ ਵਿੱਚ ਜਿਹੜਾ ਪ੍ਰੇਮ ਹੈ ਉਹ ਚਿੱਤ ਵਿੱਚ ਬਹੁਤਾ ਵੱਧਦਾ ਹੈ। ਤਿਉਂ ਤਿਉਂ ਸੇਵਾ ਕਰਹਿ ਕਿਰਪਾਲ, ਤਿਵੇਂ ਤਿਵੇਂ ਦਿਆਲੂ ਕਿਰਪਾਲੂ ਗੁਰੂ ਅੰਗਦ ਸਾਹਿਬ ਦੀ ਸੇਵਾ ਵੱਧ ਤੋਂ ਕਰਦੇ, ਜਿਵੇਂ ਪ੍ਰੇਮ ਵੱਧਦਾ ਉਵੇਂ ਵੱਧ ਸੇਵਾ ਕਰਦੇ। ਨਰ ਉਪਹਾਸ ਜੇ ਠਾਨਹਿ ਮੂਰਖ, ਜਿਹੜੇ ਕੋਈ ਮੂਰਖ ਲੋਕ ਕਹਿੰਦੇ ਉਹ ਨੇੜੇ ਹੋ ਕੇ ਹਾਸੀ ਜੀ ਕਰਦੇ ਮਖੌਲ ਜੇ ਕਰਦੇ ਹਨ। ਨਹਿ ਮਾਨੈ ਕਰ ਮੌਨ ਬਿਲਾਸ ਵਿਸਾਲ, ਕਹਿੰਦੇ ਬੜੀ ਚੁੱਪੀ ਧਾਰਨ ਕਰਦੇ ਉਹਨਾਂ ਦੀ ਮਖੌਲ ਜੇ ਜਿਹੜੇ ਕੀਤੇ ਉਹਨਾਂ ਨੂੰ ਮੰਨਦੇ ਨੀ, ਮਨ ਵਿੱਚ ਕੋਈ ਖਿਆਲ ਨਹੀਂ ਕਰਦੇ ਕਿਉਂਕਿ ਇਹ ਜਿਹੜੇ ਲੋਕ ਹੈ ਮੂਰਖ, ਇਹਨਾਂ ਦਾ ਸੁਭਾਅ ਇਹੋ ਜਿਹਾ ਹੁੰਦਾ ਹੈ। ਜੋ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਇਹੋ ਜਿਹੇ ਲੋਕਾਂ ਦਾ ਉਹ ਸਾਰਾ ਨਕਸ਼ਾ ਲਾਇਆ, ਇਸ ਕਲੀਓ ਪੰਜ ਭੀਤੀਓ ਕਿੱਥੇ ਵੰਜਾਂ ਕੱਥ, ਬੈਠ ਰਹਾ ਤਾਂ ਆਖੀਐ ਬੈਠਾ ਸੱਤਰ ਕੱਥ, ਉੱਠ ਚਲਾ ਤਾਂ ਆਖੀਐ ਸ਼ਾਰ ਗਿਆ ਸਿਰ ਕੱਥ, ਨਿਮ ਚਲਾ ਤਾਂ ਆਖੀਐ ਡਰਦਾ ਕਰੇ ਭਗਤ। ਇਸ ਤਰ੍ਹਾਂ ਵੀ ਇਹ ਪੰਜ ਗੱਲਾਂ ਜਿਹੜੀਆਂ ਕਲਯੁਗ ਦੇ ਵਿੱਚ ਲੋਕਾਂ ਮੂਰਖ ਦੀਆਂ ਹੋਈਆਂ ਹੈ, ਜੇ ਕਿਤੇ ਬੈਠ ਰਹੀਏ ਤੇ ਫਿਰ ਕਹਿੰਦੇ ਹੋ ਇਹ ਤਾਂ ਸੱਤਰ ਪਾ ਕੇ ਬਹਿ ਗਿਆ, ਸਾਧੂ ਦਾ ਕੰਮ ਕੀ ਇੱਕ ਥਾਂ ਬੈਠਣਾ, ਇਹ ਤਾਂ ਪਾਣੀ ਵਾਂਗੂ ਚੱਲਦਾ ਫਿਰਦਾ ਠੀਕ ਲੱਗਦਾ ਹੁੰਦਾ ਹੈ, ਵੀ ਇੱਥੇ ਬੈਠਾ ਸੱਤਰ ਘੱਤ ਕੇ ਬਹਿ ਗਿਆ ਹੈ। ਜੇ ਕਹਿੰਦੇ ਉੱਠ ਕੇ ਚੱਲ ਪਈਏ ਫਿਰ ਕਹਿੰਦੇ ਉਹ ਸਾਡੇ ਸਿਰ 'ਚ ਸਵਾਹ ਪਾ ਗਿਆ, ਇੱਥੇ ਦੋ ਪ੍ਰਸ਼ਾਦੇ ਨਹੀਂ ਮਿਲਦੇ ਸੀ, ਇਹ ਸਾਡੀ ਬਦਨਾਮੀ ਕਰ ਗਿਆ ਚਲਿਆ ਗਿਆ ਇੱਥੋਂ। ਲੋਕ ਕਹਿਣਗੇ ਵੀ ਇਹਨੂੰ ਦਿੱਤਾ ਨਹੀਂ ਹੋਣਾ ਪਿੰਡ ਵਾਲਿਆਂ ਨੂੰ ਰੋਟੀ, ਤਾਂ ਇਹ ਚਲਿਆ ਗਿਆ, ਸਾਡੀ ਭੰਡੀ ਕਰਾਉਂਦਾ ਹੈ ਸਾਲ। ਜੇ ਕਹਿੰਦੇ ਨੇ ਗੰਢ ਨਿਵੀਏ ਝੁਕੀਏ ਤੇ ਫਿਰ ਕਹਿੰਦੇ ਡਰਦਾ ਭਗਤੀ ਕਰਦਾ ਹੈ, ਵਿਚਾਰ ਕੇ ਡਰਦਾ ਹੈ ਸਾਡੇ ਅੱਗੇ ਝੁਕਦਾ ਵੀ ਮੈਨੂੰ ਕੋਈ ਕੁੱਟਣ ਮਾਰਨਾ ਹੈ। ਇਸ ਤਰ੍ਹਾਂ ਕਹਿੰਦੇ ਜੇ ਨਾ ਅੱਗੇ ਨਵੀਏ ਝੁਕੀਏ ਫਿਰ ਕਹਿੰਦੇ ਇਸ ਘਟਨਾ ਹੀ ਮਤ ਵੀਰੇ ਅੰਦਰ ਤਾਂ ਮਤ ਹੀ ਨਹੀਂ, ਇਹਨਾਂ ਕਲ ਮਤ ਨਹੀਂ ਵੀ ਵੱਡਿਆਂ ਨੂੰ ਨਿਵੀਦਾ ਹੈ ਝੁਕੀਦਾ ਹੈ ਤਾਂ ਟੇਕੀਦਾ ਸਤਿਕਾਰ ਕਰੀਦਾ, ਜੇ ਨਾ ਨਿਵੀਏ ਫਿਰ ਉਹ ਕਹਿੰਦੇ ਵੀ ਇਹ ਮਕਲ ਮਤ ਨਹੀਂ ਹੈ, ਅਤੇ ਜੇ ਝੁਕੀਏ ਤਾਂ ਫਿਰ ਕਹਿੰਦੇ ਡਰਦਾ ਭਗਤ ਕਰਦਾ, ਡਰਦਾ ਹੈ ਸਾਥੋਂ ਕਾਏ ਸੰਨ ਮੱਥੇ ਟੇਕਦਾ ਹੈ, ਕਾਈ ਗੱਲੀ ਨਾ ਮੇ ਬਣੀ। ਕਹਿੰਦੇ ਕਿਸੇ ਗੱਲ ਵੀ ਨਹੀਂ ਵੀ ਪੂਰੇ ਉਤਰਦੇ, ਇਹਨਾਂ ਨਾਲ ਉਤਰਿਆ ਜਾ ਸਕਦਾ ਹੈ। ਕਿੱਥੇ ਹੁਣ ਸਮਾਂ ਕੱਢੀਏ ਕਲਯੁਗ ਦਾ, ਇੱਥੇ ਉੱਥੇ ਨਾਨਕਾ ਕਰਤਾ ਰੱਖਿਆ ਪਦ। ਕਹਿੰਦੇ ਮੂਰਖ ਲਾਣੇ ਬਣੋ, ਇੱਥੇ ਅਤੇ ਉੱਥੇ ਕਰਤਾ ਹੀ ਇੱਜ਼ਤ ਬਣਾ ਕੇ ਰੱਖੇ, ਨਹੀਂ ਤਾਂ ਇੱਜ਼ਤ ਤਾਂ ਲਾ ਹੀ ਦਿੰਦੇ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਸਾਰੇ ਮੂਰਖ ਲਾਣੇ ਦਾ ਹਾਲ ਹੈ। ਇੱਥੇ ਉਹ ਬੜਾ ਸੋਹਣਾ ਨਕਸ਼ਾ ਖਿੱਚ ਰਹੇ ਹਨ। ਭਾਉ ਭਗਤ ਮਹਿ ਜਾਗਹਿ ਨਿਤ ਪ੍ਰਤ। ਹਾਏ ਕਹਿੰਦੇ ਇਸ ਤਰ੍ਹਾਂ ਮੂਰਖ, ਕਹਿੰਦੇ ਉਹ ਬਸ ਮਖੌਲ ਕਰਦੇ, ਆਪ ਚੁੱਪ ਹੀ ਕਰ ਦਿੰਦੇ, ਉਹਨਾਂ ਦਾ ਕੋਈ ਮਖੌਲ ਮੰਨਦੇ ਹੀ ਨਹੀਂ, ਖਿਆਲ ਹੀ ਨਹੀਂ। ਇੱਧਰ ਪ੍ਰੇਮਾ ਭਗਤੀ ਕਰਨ ਵਿੱਚ ਹਮੇਸ਼ਾ ਜਾਗਦੇ। ਸੋਇਓ ਜੇ ਜਗ ਕੇ ਜੰਜਾਲ, ਜਿਹੜੇ ਸੰਸਾਰ ਦੇ ਜੰਜਾਲ ਹੈ ਧੰਦੇ, ਉਹਨਾਂ ਵਿੱਚੋਂ ਤਾਂ ਸੌ ਗਏ। ਉਹ ਸੰਸਾਰ ਦਾ ਜਿਹੜਾ ਜੰਜਾਲਾ ਉਹ ਤਾਂ ਚੇਤੇ ਹੀ ਨਹੀਂ ਆਉਂਦਾ। ਵਸਤਰ ਫਟਤ ਤਨ ਦੁਰਬਲ ਹੋਏ ਹੋਵਾ। ਹਾਂ, ਜਿਹੜੇ ਵਸਤਰ ਜੇ ਪਾਏ ਉਹ ਫਟ ਗਏ, ਪਾਟ ਗਏ, ਸਰੀਰ ਬੜਾ ਦੁਰਬਲ ਜਿਹਾ ਹੋ ਗਿਆ, ਲਿੱਸਾ ਕਮਜ਼ੋਰ ਹੋ ਗਿਆ। ਗੁਰ ਅਨੁਰਾਗ ਧਰੇ ਰੰਗ ਲਾਲ, ਫਿਰ ਗੁਰੂ ਕਾ ਜਿਹੜਾ ਪ੍ਰੇਮ ਪਿਆਰ ਰੂਪੀ ਲਾਲ ਰੰਗ ਧਾਰਨ ਕੀਤਾ ਹੋਇਆ, ਫਿਰ ਵੀ ਲਾਲੀ ਹੈ ਮੱਥੇ ਤੇ। ਤ੍ਰਿਤੀ ਬਰਖ ਮਹਿ ਸ੍ਰੀ ਗੁਰ ਅੰਗਦ। ਤੀਜਾ ਸਾਲ ਹੋਇਆ ਹੈ ਉਸ ਵੇਲੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ। ਤ੍ਰਿਤੀ ਡੇਢ ਗਜ ਦੀਨ ਸਚੀਰ, ਤੀਜੀ ਵਾਰ ਫਿਰ ਡੇਢ ਜਿਹੜਾ ਵਸਤਰ ਸਰੂਪੋਂ ਦੇ ਦਿੱਤਾ ਹੈ। ਨਹ ਬੋਲਹਿ ਤਿਹ ਸੰਗ ਕਬ ਹੈ ਕੁਛ। ਗੁਰੂ ਅੰਗਦ ਸਾਹਿਬ ਮਹਾਰਾਜ ਹੁਣ ਫਰਕ ਕਰ ਰਹੇ ਹੈ, ਭਾਵੇਂ ਸਾਰੀ ਸੰਸਾਰੀ ਸੰਬੰਧ ਵੀ ਹੈਗਾ ਹੈ, ਪਰ ਫੇਰ ਵੀ ਕਹਿੰਦੇ ਇਹਨਾਂ ਦੇ ਨਾਲ ਕੋਈ ਵਚਨ ਵਿਲਾਸ ਨਹੀਂ ਬੋਲਦੇ ਚੱਲਦੇ। ਬੈਠਹਿ ਦੂਰ ਕੇ ਹੋਵਹਿ ਤੀਰ, ਭਾਵੇਂ ਗੁਰੂ ਅਮਰਦਾਸ ਜੀ ਦੂਰ ਬੈਠੇ ਹੋਣ ਜਾਂ ਕੋਈ ਕੋਲ ਹੀ ਬੈਠੇ ਹੋਣ, ਕੋਈ ਇਹਨਾਂ ਨਾਲ ਖਾਸ ਵਚਨ ਵਿਲਾਸ ਨਹੀਂ ਕਰਦੇ। ਹਾਂ, ਹਾਥ ਚਰਨ ਜੁਗ ਭਏ ਬਿਬਰਨੇ। ਅਮਰਦਾਸ ਸਾਹਿਬ ਜੀ ਦੀਆਂ ਜਲਦੀ ਸੇਵਾ ਕਰਦਿਆਂ ਕਹਿੰਦੇ ਜਿਹੜੇ ਹੱਥ ਤੇ ਪੈਰ ਆ ਹੋਰ ਹੀ ਰੰਗ ਦੇ ਹੋ ਗਏ ਹਨ। ਫਟੇ ਮਾਸ ਲਾਗੇ ਤਨ ਸੀਟ, ਸਰੀਰ ਕਹਿੰਦੇ ਇਸ ਤਰ੍ਹਾਂ ਠੰਡਾ ਜਲ ਲੱਗ ਕਰਕੇ ਹੱਥਾਂ ਪੈਰਾਂ ਦਾ ਜਿਹੜਾ ਮਾਸ ਹੈ ਫਟ ਜਾ ਗਿਆ ਹੈ। ਤੋ ਨ ਮਨ ਮਹਿ ਫੁਰੈ ਔਰ ਵਿਦ, ਮਨ ਦੇ ਵਿੱਚ ਕੋਈ ਹੋਰ ਤਰ੍ਹਾਂ ਦੀ ਜਿਹੜੀ ਗੱਲ ਆ ਉਹ ਫੁਰਦੀ ਨਹੀਂ, ਵੀ ਇਹ ਦੇਖੋ ਕਿੱਥੇ ਆਪ ਸੇ ਹਾਂ ਅਸੀਂ। ਇੱਕ ਸੇਵਾ ਕੇ ਤਤਪਰ ਧੀਰ, ਧੀਰ ਜਵਾਨ ਸਤਿਗੁਰੂ ਇੱਕ ਸੇਵਾ ਉਪਰੀ ਤਤਪਰ ਹੈ, ਸਾਵਧਾਨ ਹੈ, ਸਤਰਕ ਹੈ। ਜਾਮ ਜਾਮਨੀ ਜਾਗਹ ਆਨ ਹੈ, ਜਦੋਂ ਪਹਿਰ ਰਾਤ ਰਹਿ ਜਾਂਦੀ ਹੈ ਸਵੇਰੇ ਆਪ ਜੀ ਜਾਗ ਪੈਂਦੇ ਤੇ ਲੈ ਆਉਂਦੇ ਹਨ। ਜਲ ਕੋ ਕਲਸ ਕਰਾਏ ਇਸ਼ਨਾਨ, ਜਿਹੜਾ ਸੁੱਚੇ ਜਲ ਦਾ ਕੜਾ ਭਰ ਕੇ ਲੈ ਆਉਂਦੇ ਹੈ, ਗੁਰੂ ਅੰਗਦ ਸਾਹਿਬ ਜੀ ਦਾ ਇਸ਼ਨਾਨ ਕਰਾਉਂਦੇ ਹਨ। ਚਰਨ ਪਖਾਰ ਹੈ ਵਸਤਰ ਪਖਾਰ ਹੈ, ਮਹਾਰਾਜ ਦੇ ਚਰਨ ਧੋਂਦੇ ਹੈ, ਵਸਤਰ ਵੀ ਧੋ ਦਿੰਦੇ ਹਨ। ਪੁਨ ਪਰਮੇਸ਼ਰ ਸਿਮਰਨ ਠਾਨ, ਉਸ ਤੋਂ ਬਾਅਦ ਇਕਾਂਤ ਹੋ ਕੇ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਨ ਭਜਨ ਕਰਦੇ ਹੈ। ਬਹਰ ਦੇਗ ਹਿਤ ਨੀਰ ਘਟਾ ਭਰ, ਇਸ ਤਰ੍ਹਾਂ ਵੀ ਪਰਮੇਸ਼ਰ ਦਾ ਸਿਮਰਨ ਕੀ ਕਰਦੇ ਹੈ ਵੀ ਨਾਲ ਨਾਲ 84 ਜਿਹੜੇ ਜਪਜੀ ਸਾਹਿਬ ਦਾ ਪਾਠ ਦਾ ਵੀ ਨਿਤਨੇਮ ਕਰਦੇ ਹਨ। ਇਸ ਤਰ੍ਹਾਂ ਪਰਮੇਸ਼ਰ ਦਾ ਬਾਣੀ ਦੁਆਰਾ ਸਿਮਰਨ ਕਰਦੇ ਫਿਰ ਬਹੁਤ ਦੇਗ ਨੇ, ਬਹੁਰ ਦੇਗ ਹਿਤ ਨੀਰ ਘਟਾ ਭਰ, ਫਿਰ ਗੁਰੂ ਕੇ ਲੰਗਰ ਵਾਸਤੇ ਜਿਹੜਾ ਗੜਾ ਘੜਾ ਜਲਦਾ ਭਰ ਕੇ। ਚਾਹੀਤ ਜਿਤਕ ਤਿਤਕ ਦੇ ਆਨ, ਜਿੰਨਾ ਗੁਰੂ ਕੇ ਲੰਗਰ ਵਿੱਚ ਜਲ ਚਾਹੀਦਾ ਓਨਾ ਹੀ ਲਿਆ ਦਿੰਦੇ ਹਨ। ਸਮਦਾ ਆਨ ਹੈ ਜਰਨ ਠਾਨ ਹੈ, ਗੁਰੂ ਕੇ ਲੰਗਰ ਵਿੱਚ ਬਾਹਰੋਂ ਲੱਕੜਾਂ ਲੈ ਆਉਂਦੇ ਹਨ, ਫਿਰ ਇਸੇ ਤਰ੍ਹਾਂ ਉਹਨਾਂ ਨੂੰ ਬਾਲਣਾ ਕਰਦੇ ਹੈ ਲੋਹ ਵਿੱਚ। ਪੰਗਤ ਜੁਤ ਕਰਹੀ ਖਾਨ, ਜਦੋਂ ਲੰਗਰ ਵਿੱਚ ਪੰਗਤ ਲੱਗਦੀ ਹੈ, ਪੰਗਤ ਦੇ ਸਮੇਤ ਹੀ ਬੈਠ ਕੇ ਜੋ ਉੱਥੇ ਵਰਤਦਾ ਸ਼ਖਸ ਕਾ ਲੈਂਦੇ ਹਨ। ਪ੍ਰਾਤ ਸੁਧਾਰ ਹੈ ਪਾਤਰ ਸੁਧਾਰ ਹੈ ਸਤਿਗੁਰ ਕੇ ਸਭ, ਜੋ ਗੁਰੂ ਮਹਾਰਾਜ ਜੀ ਦੇ ਭੋਜਨ ਪ੍ਰਸ਼ਾਦਾ ਛਕਣ ਵਾਲੇ ਭਾਂਡੇ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਸਵਾਰਦੇ ਹਨ, ਮਾਂਜਦੇ ਹਨ। ਗਰਮੀ ਬਿਖੈ ਸੁਹਾਗ ਹੈ ਪਾਉਣ, ਜਦੋਂ ਗਰਮੀ ਦੀ ਮੌਸਮ ਆ ਜਾਂਦੀ ਹੈ ਫਿਰ ਪੱਖਾ ਚੱਲਦੇ ਹਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਜਬ ਜਲ ਪਾਨ ਕਰਹਿ ਲੈ ਆਵਹਿ ਜਦੋਂ ਵੀ ਗੁਰੂ ਅੰਗਦ ਸਾਹਿਬ ਜੀ ਨੇ ਜਲ ਛਕਣਾ ਹੁੰਦਾ ਉਦੋਂ ਨਵਾਂ ਤਾਜ਼ਾ ਝਟਪਟ ਲੈ ਆਉਂਦੇ ਹੈ ਸੇਜ ਸੁਧਾਰ ਹੈ ਹਿਤ ਗੁਰ ਸੌਣ ਗੁਰੂ ਮਹਾਰਾਜ ਦੇ ਪਰਾਜਨ ਵਾਸਤੇ ਜਿਹੜੀ ਸੇਜਾਂ ਨੂੰ ਸਵਾਰ ਦੇ ਵਿਛਾਈ ਦੇ ਬਲਬੁਲ ਜੇ ਕੱਢ ਦਿੰਦੇ ਝਾੜ ਦਿੰਦੇ ਹਨ ਚਰਨ ਅੰਗੂਠੇ ਮਹਿ ਬ੍ਰਿਣ ਪਾਕੋ ਚਰਨਾਂ ਦਾ ਜਿਹੜਾ ਅੰਗੂਠਾ ਉਹਦੇ ਵਿੱਚ ਇੱਕ ਫੋੜਾ ਜਿਹਾ ਪੱਕਿਆ ਹੋਇਆ ਹੈ ਨਿਜ ਆਨਨ ਮਹਿ ਰਾਖ ਤੌਣ ਆਪਣੇ ਮੁਖ ਦੇ ਵਿੱਚ ਰੱਖ ਲੈਂਦੇ ਹਨ ਉਂਝ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਕੋਈ ਐਸਾ ਫੋੜਾ ਫੋੜਾ ਤਾਂ ਹੈ ਨਹੀਂ ਸੀ ਇਹ ਨਿੰਦਕ ਲੋਕਾਂ ਨੇ ਗੱਲਾਂ ਜੀਆਂ ਬਣਾਈਆਂ ਹੈ ਗੁਰੂ ਅੰਗਦ ਸਾਹਿਬ ਜੀ ਨੇ ਕਹਿ ਦਿੱਤਾ ਵੀ ਇਸ ਸਰੀਰ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਮੱਥਾ ਟੇਕੇ ਨੂੰ ਕੋਹੜ ਹੋ ਜਾਏ ਜਾਂ ਇਸੇ ਤਰ੍ਹਾਂ ਸ੍ਰੀ ਚੰਦ ਦੀ ਗੱਲ ਕਹਿੰਦੇ ਵੀ ਉਹਨਾਂ ਨੇ ਕਹਿਤਾ ਸਾਨੂੰ ਤੋੜ ਹੋਇਆ ਹੋਇਆ ਲੱਤਾਂ ਪਸਾਰੀ ਬੈਠੇ ਹੈ ਇਹੋ ਜਿਹੀਆਂ ਗੱਲਾਂ ਨਿੰਦਕਾਂ ਨੇ ਬਣਾਈਆਂ ਹੋਈਆਂ ਕਵੀ ਜੀ ਨੇ ਉੱਥੇ ਉਹਨੂੰ ਸੱਚ ਜਾਣ ਕੇ ਲਿਖ ਦਿੱਤਾ ਹੈ ਪਰ ਆਪ ਜੀ ਦੇ ਚਰਨਾਂ ਦੇ ਵਿੱਚ ਐਸਾ ਕੋਈ ਫੋੜਾ ਹੈ ਨਹੀਂ ਉਹ ਸਹੀ ਸਮਝਣਾ ਜਿਵੇਂ ਪ੍ਰਸੰਗ ਇੱਥੇ ਆ ਰਿਹਾ ਆਪਾਂ ਸੁਣੀਏ ਮੁੱਖ ਕੇ ਗਰਮ ਸਵਾਸ ਤੇ ਦੁੱਖ ਨਹੀਂ ਮੁੱਖ ਵਿੱਚੋਂ ਜਿਹੜਾ ਗਰਮ ਸਵਾਸ ਆਊਗਾ ਜਿਸ ਕਰਕੇ ਦੁੱਖ ਨਹੀਂ ਹੋਏਗਾ ਜਾਂ ਤੇ ਧਰ ਹੈ ਬੈਠ ਰਹਿ ਪਾਉਣ ਇਸ ਕਰਕੇ ਚਰਨਾਂ ਦਾ ਜਿਹੜਾ ਅੰਗੂਠਾ ਜਾਂ ਮੁੱਖ ਵਿੱਚ ਧਾਰਨ ਕਰਕੇ ਘਰ ਦੇ ਵਿੱਚ ਚੁੱਪ ਹੋ ਕੇ ਬੈਠੇ ਰਹਿੰਦੇ ਆ ਜਬ ਮੁੱਖ ਰੁਦ ਹੈ ਰਾਧਕ ਕਿਛ ਆਵੇ ਹੈ ਮੁੱਖ ਦੇ ਵਿੱਚ ਲਹੂ ਜਾਂ ਹੋਰ ਜਿਹੜੀ ਰਾਂਝੀ ਹੈ ਉਹ ਆ ਜਾਂਦੀ ਜਿਸ ਕੋ ਥੂਕ ਦੇਹ ਧਰ ਡਾਰ ਉਸਨੂੰ ਕਹਿੰਦੇ ਮੁੱਖੋਂ ਥੁੱਕ ਕੇ ਧਰਤੀ ਤੇ ਸੁੱਟ ਦਿੰਦੇ ਹਾਂ ਸੁਖ ਸੋ ਸੈਨ ਕਰਹਿ ਗੁਰ ਪੂਰੇ ਕਰਕੇ ਪੂਰੇ ਗੁਰੂ ਅੰਗਦ ਸਾਹਿਬ ਸੁਖ ਨਾਲ ਬਰਾਜਨਾ ਕਰਦੇ ਨਹਿ ਦੁੱਖ ਹੋਏ ਇਮਰਦੇ ਵਿਚਾਰ ਇਹਨਾਂ ਨੂੰ ਹਿਰਦਿਆਂ ਬਿਰਾਜਣ ਲੱਗਿਆ ਕੋਈ ਦੁੱਖ ਨਹੀਂ ਹੋਵੇ ਔਰ ਹਿਰਦੇ ਵਿੱਚ ਵਿਚਾਰਦੇ ਹੈ ਤੇ ਅੰਗੂਠਾ ਰੱਖਦੇ ਹੈ ਇਤਿਆਦਿਕ ਜਬ ਸੇਵ ਉਠਾਈ ਇਸ ਤੋਂ ਆ ਲੈ ਕੇ ਜਦੋਂ ਸਾਰੀ ਜਿਹੜੀ ਸੇਵਾ ਆਪਣੇ ਸੀਸ ਤੇ ਉਠਾ ਲਈ ਵੀ ਸਾਰਾ ਆਪ ਹੀ ਇਹ ਸੇਵਾ ਕਰੇ ਇਸ਼ਨਾਨ ਕਰਾਉਣ ਦੀ ਗੁਰੂ ਕੇ ਲੰਗਰ ਵਿੱਚ ਜਲ ਲਿਆਉਣ ਦੀ ਜੰਗਲ ਵਿੱਚੋਂ ਲੱਕੜਾਂ ਲਿਆ ਕੇ ਦੇਣੀਆਂ ਗੁਰੂ ਕੇ ਲੰਗਰ ਵਿੱਚ ਉਹਨਾਂ ਨੂੰ ਬਾਲਣਾ ਮਹਾਰਾਜ ਦਾ ਇਸ਼ਨਾਨ ਕਰਾਉਣਾ ਵਸਤਰ ਧੋਣੇ ਇਹ ਸਾਰੀ ਸੇਵਾ ਜਦੋਂ ਆਪਣੇ ਸਿਰ ਤੇ ਲੈ ਲਈ ਹੈ ਸੰਮਤ ਬੀਤ ਗਏ ਤਬ ਚਾਰ ਉਹ ਕਹਿੰਦੇ ਸੇਵਾ ਕਰਦਿਆਂ ਚਾਰ ਸਾਲ ਲੰਘ ਗਏ ਬੀਤ ਗਏ ਚੌਥੋ ਦਿਓ ਰੁਮਾਲ ਬਹੁਰ ਜਬ ਚੌਥੀ ਵਾਰੀ ਗੁਰੂ ਮਹਾਰਾਜ ਨੇ ਰੁਮਾਲ ਦਿੱਤਾ ਹੈ ਸਿਰੋਂ ਪਉ ਬਖਸ਼ਿਆ ਹੈ ਸੋ ਭੀ ਲੀਨ ਹੋ ਸਿਰ ਪਰ ਧਾਰ ਜਿਹੜਾ ਸਿਰੋਂ ਪਉ ਸੀ ਆਪਣੇ ਸੀਸ ਦੇ ਉੱਪਰ ਹੀ ਧਾਰਨ ਕਰ ਲਿਆ ਸਜਾ ਲਿਆ ਹੈ ਪੰਚ ਬਰਖ ਮਹਿ ਪੰਚ ਦੀਏ ਗੁਰ ਪੰਜ ਸਾਲ ਹੋ ਗਏ ਆ ਫਿਰ ਪੰਜਵੀ ਵਾਰ ਸਤਿਗੁਰਾਂ ਨੇ ਸਿਰੋਂ ਪਉ ਦਿੱਤਾ ਖਸ਼ਟ ਬਰਸ ਮਹਿ ਖਸ਼ਟੋ ਦੀਨ ਜਦੋਂ ਛੇ ਸਾਲ ਹੋ ਗਈ ਹੈ ਫਿਰ ਛੇਵੀਂ ਵਾਰ ਸਿਰੋਂ ਪਉ ਦਿੱਤਾ ਹੈ ਸੰਮਤ ਪਸਤਮ ਮਹਿ ਗੁਰ ਸੇਵਹਿ ਸੇਵਤ ਪਸਤਮ ਨੀ ਸਪਤਮ ਹੈ ਸੰਮਤ ਸਪਤਮ ਹੈ ਜਦੋਂ ਸੱਤਵਾਂ ਸਾਲ ਸ਼ੁਰੂ ਹੋ ਗਿਆ ਫਿਰ ਵੀ ਗੁਰੂ ਕੀ ਸੇਵਾ ਕਰਦੇ ਪਗ ਅੰਗਸ਼ਟ ਧਰ ਹੈ ਮੁਖ ਲੀਨ ਆਪਣੇ ਜਿਹੜਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਦਾ ਅੰਗੂਠਾ ਉਹਨੂੰ ਮੁਖ ਦੇ ਵਿੱਚ ਧਾਰਨ ਕਰ ਲੈਂਦੇ ਭਇਓ ਕੁਛ ਕ ਪ੍ਰਕਾਸ਼ ਹਿਰਦੇ ਮਹਿ ਸਤ ਸਾਲ ਸੇਵਾ ਕਰਦਿਆਂ ਹੋਇਆ ਹੋ ਗਏ ਪੂਰੇ ਹੋ ਗਏ ਹਿਰਦੇ ਵਿੱਚ ਕਹਿੰਦੇ ਥੋੜਾ ਬਹੁਤਾ ਪ੍ਰਕਾਸ਼ ਜਿਹਾ ਹੋਣ ਲੱਗਿਆ ਹੈ ਜਿਮ ਅਰਣ ਹੁੰਦਾ ਹੋਤ ਨਵੀਨ ਇਸ ਤਰ੍ਹਾਂ ਕਹਿੰਦੇ ਨਵੇਂ ਸੂਰਜ ਚੜ੍ਹਦੇ ਦਾ ਹੁੰਦਾ ਉਹ ਲਾਲੀ ਜੀ ਹੁੰਦੀ ਹੈ ਕਰਾ ਮਾਤ ਕੀ ਸ਼ਕਤ ਭਈ ਤਬ ਇਸ ਤਰ੍ਹਾਂ ਸਤ ਸਾਲ ਦੇ ਸੇਵਾ ਕਰਦੇ ਹਾਂ ਕੁਝ ਕਰਾ ਮਾਤ ਦੀ ਵੀ ਸ਼ਕਤੀ ਜੀ ਹੋਏ ਆਈ ਸਿੱਧਾ ਫੁਰਨ ਲੱਗੀ ਮਨ ਚੀਨ 18 ਜਿਹੜੀਆਂ ਸਿੱਧੀਆਂ ਫੁਰਨ ਲੱਗੀਆਂ ਮਨ ਵਿੱਚ ਜਾਣਿਆ। ਇੱਕ ਦਿਨ ਸ੍ਰੀ ਅੰਗਦ ਜੀ ਸੋਏ, ਇੱਕ ਦਿਨ ਦੀ ਗੱਲ ਹੈ, ਗੁਰੂ ਅੰਗਦ ਸਾਹਿਬ ਜੀ ਬਰਾਜੇ ਹੋਏ ਸਨ, ਚਰਨ ਅੰਗੂਠ ਲੀਨ ਮੁਖ ਧਾਰ, ਗੁਰੂ ਅਮਰਦਾਸ ਸਾਹਿਬ ਨੇ ਚਰਨਾਂ ਦੇ ਅੰਗੂਠਾ ਆਪਣੇ ਮੂੰਹ ਵਿੱਚ ਧਾਰਨ ਕਰ ਲਿਆ, ਲੈ ਲਿਆ ਹੋਇਆ। ਰਾਂਦ ਰਦ ਹੈ ਏਕੋ ਹੋਏ ਇਕੰਤਰ, ਰਾਂਦ ਦਰ ਜੋ ਹੈ ਇਕੱਤਰ, ਜਿਹੜੀ ਲਹੂ ਜਾਂ ਪਾਖ ਜੀ ਉਹ ਜਦੋਂ ਇਕੱਠੀ ਜੀ ਹੋ ਜਾਂਦੀ ਹੈ। ਮੁਖ ਤੇ ਥੂਕ ਦੇਤ ਛਿੱਤ ਡਾਰ, ਮੁਖ ਕੇ ਥੁੱਕ ਕੇ ਕਹਿੰਦੇ ਧਰਤੀ ਤੇ ਪਾਸੇ ਕਿਤੇ ਸੁੱਟ ਦਿੰਦੇ ਹਨ। ਉਨ ਆਨੰਦ ਮਹਿ ਧਾਰਹ ਸੁਖ ਹਿਤ, ਸਤਿਗੁਰੂ ਦੇ ਸੁਖ ਵਾਸਤੇ ਆਪਣੇ ਅੰਗੂਠਾ ਮੁਖ ਵਿੱਚ ਧਾਰਨ ਕਰ ਲੈਂਦੇ ਹਨ। ਪਾਏ ਨ ਸੰਕਟ ਗੁਰੂ ਉਦਾਰ, ਇਸ ਕਰਕੇ ਸੇਠ ਸਤਿਗੁਰੂ ਜੀ ਕੋਈ ਦੁੱਖ ਤਕਲੀਫ ਨਾ ਪਾਉਣ। ਬੈਠੇ ਬੀਤਿਓ ਏਕ ਜਾਮ ਜਬ, ਬੈਠਿਆਂ ਬੈਠਿਆਂ ਇੱਕ ਪਹਿਰ ਦਾ ਸਮਾਂ ਲੰਘਿਆ, ਤਿੰਨ ਘੰਟੇ ਲੰਘੇ, ਹਿਰਦੇ ਮਹਿ ਤਬ ਕੀਨ ਵਿਚਾਰ, ਗੁਰੂ ਅਰਦਾਸ ਸਾਹਿਬ ਜੀ ਨੇ ਬੈਠਿਆਂ ਬੈਠਿਆਂ ਹਿਰਦੇ ਵਿੱਚੋਂ ਸੋਚ ਵਿਚਾਰ ਜਾ ਕੀਤਾ ਹੈ। ਮੋਹ ਮਹਿ ਸ਼ਕਤ ਕਾਮ ਕਿਸ ਆਵੈ ਹੈ, ਜਿਹੜੀਆਂ ਸ਼ਕਤੀਆਂ ਆ ਗਈਆਂ ਉਹ ਕਿਸ ਕੰਮ ਆਉਣਗੀਆਂ। ਗੁਰ ਸਰੀਰ ਤੇ ਜੇ ਦੁੱਖ ਪਾਏ, ਮਾਰਾ ਸਰੀਰ ਕਰਕੇ ਦੁੱਖ ਪਾਈ ਜਾਂਦੇ ਹੋਣ, ਕਰੋ ਅਰੋਗ ਜੋ ਬ੍ਰਿਣ ਇਹ ਸੁੱਕ ਹੈ, ਕਰੇ ਜਿਹੜਾ ਪੱਕਾ ਜਾਂ ਫੋੜਾ ਪੁੱਕਿਆ ਪਿਆ ਇਹ ਸੁੱਕ ਜਾਏ ਤੇ ਨਿਰੋਗ ਹੋ ਜਾਣ, ਨਿਰੋਗ ਕਰ ਦਈਏ ਮਹਾਰਾਜ ਨੂੰ। ਸਰਬ ਪ੍ਰਕਾਰ ਤਬ ਹੈ ਸੁਖ ਆਏ, ਗੁਰੂ ਅੰਗਦ ਸਾਹਿਬ ਨੂੰ ਸਭ ਤਰ੍ਹਾਂ ਕਰਕੇ ਸੁੱਖ ਆ ਜਾਏਗਾ, ਫੋੜਾ ਜਾਂ ਸੁੱਕ ਜਾਏਗਾ, ਮਹਾਰਾਜ ਨਿਰੋਗ ਹੋ ਜਾਣਗੇ। ਇਮ ਵਿਚਾਰ ਕਰ ਆਪਣੇ ਸਕਤ ਤੇ, ਇਸ ਤਰ੍ਹਾਂ ਦੀ ਵਿਚਾਰ ਕਰਕੇ ਆਪਣੀ ਤਾਕਤ ਨਾਲ, ਸਗਰੋ ਰੋਗ ਦੀਨ ਬਿਨਸਾਏ, ਚੰਡਾ ਫੋੜੇ ਦਾ ਰੋਗ ਜਾਂ ਸੀ ਸਾਰੇ ਹੀ ਖਤਮ ਕਰ ਦਿੱਤਾ ਹੈ। ਭਏ ਅਰੋਗ ਅੰਗ ਸਭ ਸੁਧਰੇ, ਜਨਮ ਗੁਰੂ ਅੰਗਦ ਸਾਹਿਬ ਜੀ ਦੇ ਕਹਿੰਦੇ ਅਰੋਗ ਹੋ ਗਏ, ਸਾਰੇ ਅੰਗ ਠੀਕ ਠਾਕ ਹੋ ਗਏ, ਸੁਧਰ ਗਏ। ਦੇਖਤ ਦੇਖਤ ਬਿਸਮਤ ਹੋਏ ਹਰ ਖਾਏ, ਦੇਖ ਕੇ ਚਰਜੇ ਹੋ ਕੇ ਖੁਸ਼ ਹੋ ਗਏ ਵੀ ਗੱਲ ਵਧੀਆ ਹੋ ਗਈ ਹੈ। ਸ੍ਰੀ ਅੰਗਦ ਜੀ ਜਾਗ ਪਿਖਿਓ ਤਨ, ਇਸ ਵੇਲੇ ਗੁਰੂ ਅੰਗਦ ਸਾਹਿਬ ਜੀ ਜਾਗੇ ਨੇ, ਆਪਣੇ ਸਰੀਰ ਨੀ ਵੇਖਿਆ, ਚਰਨ ਅੰਗੂਠੇ ਮਹਿ ਬ੍ਰਿਣ ਅਨਾ ਹੈ, ਜਿਹੜਾ ਚਰਨਾਂ ਦਾ ਅੰਗੂਠਾ ਸੀ ਉਹਦੇ ਵਿੱਚ ਪੱਕਾ ਫੋੜਾ ਜਾ ਤਾਂ ਹੁਣ ਹੈ ਨਹੀਂ। ਅਪਰ ਸਰੀਰ ਅਰੋਗ ਭਇਓ ਸਭ, ਜਿਹੜਾ ਸਾਡਾ ਸਰੀਰ ਸੀ ਉਹ ਵੀ ਸਾਰਾ ਰੋਗ ਤੋਂ ਰਹਿਤ ਹੋ ਗਿਆ ਹੈ। ਬਹੁਰ ਬਿਲੋਕਿਓ ਬੈਠੋ ਪਾਹੇ, ਫਿਰ ਵੇਖਿਆ ਵੀ ਇਹ ਸੇਵਾ ਕਰਨ ਵਾਲੇ ਕੋਲ ਬੈਠੇ ਹਨ। ਹਿਰਦੇ ਵਿਚਾਰਿਓ ਕਿਆ ਇਹ ਹੋਰ ਹੋਇਓ ਹੋ, ਹਿਰਦੇ ਵਿੱਚ ਵਿਚਾਰਿਆ ਇਹ ਸਾਡੇ ਸਰੀਰ ਨੂੰ ਕੀ ਹੋ ਗਿਆ। ਸੁਪਤ ਜਾਮ ਇੱਕ ਰੋਗ ਬਿਲਾਹੇ, ਇੱਕ ਪੈਰ ਹੀ ਸੁੱਤੇ ਸੀ ਇਹ ਰੋਗ ਸਾਰਾ ਚਲਿਆ ਗਿਆ ਹੈ। ਪੁਨ ਜਾਣਿਓ ਸ੍ਰੀ ਅਮਰ ਕੀਨ ਇਮ, ਗੁਰੂ ਅੰਗਦ ਸਾਹਿਬ ਜੀ ਨੇ ਜਾਣ ਲਿਆ ਵੀ ਜਿਹੜੇ ਕੋਲ ਬੈਠੇ ਨਾ ਅਮਰਦੇਵ ਜੀ ਉਹਨਾਂ ਨੇ ਐਵੇਂ ਕਿਸਰ ਕੀਤਾ ਹੈ। ਕੁਛ ਕੁ ਸਖਤ ਹੋਈ ਇਨ ਮਾਹੇ, ਸੇਵਾ ਕਰਦਿਆਂ ਕੁਝ ਕਿਨਾਂ ਅੰਦਰ ਸ਼ਕਤੀ ਹੋਏ ਆਈ ਹੈ। ਸੁਨ ਪੁਰਖਾ ਤੈਂ ਕਿਆ ਇਹ ਕੀਨਸ, ਸ੍ਰੀ ਗੁਰੂ ਅੰਗਦ ਸਾਹਿਬ ਜੀ ਬੋਲੇ ਹੇ ਪੁਰਖਾ ਤੈਂ ਨੇ ਕਿਆ ਕੀਤਾ ਹੈ। ਜਰਾ ਸਖਤ ਪੀ ਜਰੀ ਨਾ ਜਾਏ, ਥੋੜੇ ਮਾਤਰ ਜਰਾ ਮਾਤਰ ਪੂਰਾ ਮਾਤਰ ਸ਼ਕਤੀ ਤੈਨੂੰ ਮਿਲ ਗਈ ਉਹ ਵੀ ਤੇਥੋਂ ਜਰੀ ਨੀ ਜਾਂਦੀ ਸਹਾਰੀ ਨੀ ਜਾਂਦੀ ਹੈ। ਤੀਨ ਲੋਕ ਪਤ ਸ੍ਰੀ ਗੁਰੂ ਨਾਨਕ, ਤਿੰਨਾਂ ਲੋਕਾਂ ਦੇ ਮਾਲਕ ਸਵਾਏ ਮਾਨ ਗੁਰੂ ਨਾਨਕ ਸਾਹਿਬ ਜੀ ਸਨ। ਇਸ ਤਨ ਕੋ ਤਿੰਨ ਸੀਸ ਨਿਵਾਏ, ਸਾਡੇ ਸਰੀਰ ਨੂੰ ਆਪਣਾ ਸਿਰ ਨਵਾਇਆ ਸੀ ਗੱਦਾ ਗੱਦੀ ਦੇਣ ਸਮੇਂ। ਉਚਿਤ ਕਸ਼ਟ ਕੇ ਹੈ ਇਹ ਸਦ ਹੀ, ਇਸ ਕਰਕੇ ਜੇ ਸਰੀਰ ਨੂੰ ਗੁਰੂ ਨਾਨਕ ਨੇ ਮੱਥਾ ਟੇਕਿਆ ਇਹ ਸਰੀਰ ਨੇ ਬੇਅਦਬੀ ਕੀਤੀ ਹੈ, ਕਿਉਂ ਮੱਥਾ ਟਕਾਏ ਦੁੱਖ ਦੇਣ ਵਾਲ ਯੋਗ ਹੈ, ਕਿਉਂ ਇਹੋ ਦੀਨੋ ਰੋਗ ਗਵਾਏ, ਪੁਰਖਾਏ ਕਿਉਂ ਰੋਗ ਜਾ ਗਵਾ ਦਿੱਤਾ ਹੈ। ਅਬ ਤੇ ਬਹੁਰ ਨਾ ਕਰੋ ਦਿਖਾਵੇ, ਜਿਹੜਾ ਹੋ ਗਿਆ ਹੋ ਗਿਆ, ਮੁੜ ਕੇ ਨਾ ਕੋਈ ਸ਼ਕਤੀ ਦਿਖਾਉਣਾ ਕਰੀ। ਕਿਛ ਅਸਥਾਨ ਕਿਛੂ ਹੋਏ ਜਾਏ, ਸਥਾਨ ਤੇ ਭਾਵੇਂ ਚਾਹੇ ਕਿਸੇ ਥਾਂ ਤੇ ਕਿਸੇ ਸੀਰ ਤੇ ਕੁਝ ਹੋ ਜਾਏ, ਤੂੰ ਨੀ ਹੈ, ਸਭ ਕੁਝ ਕਰਨਾ ਕਰਾਉਣਾ। ਅਜਰ ਜਰਨ ਹੋਏ ਸੰਤਨ ਕੋ ਉਰ, ਜਿਹੜਾ ਸੰਤਾਂ ਦਾ ਹਿਰਦਾ ਹੈ ਉਹ ਤਾਂ ਅਜਰ ਸ਼ਕਤੀਆਂ ਨੂੰ ਜਰਨ ਵਾਲਾ ਹੁੰਦਾ ਹੈ। ਮਹਾਂ ਗੰਭੀਰ ਸੋ ਧੀਰ ਵਿਸ਼ਾਲ, ਹਿਰਦਾ ਗਹਿਰ ਗੰਭੀਰ ਹੁੰਦਾ, ਬੜਾ ਧੀਰ ਧਾਰੀ ਹੁੰਦਾ ਹੈ। ਸਿਰ ਲੱਗ ਦੇਤ ਦੇਰ ਨਹਿ ਲਾਵੇ ਹੈ, ਪਰਮੇਸ਼ਰ ਦੇ ਅਸਲੀ ਸਾਧੂ ਸੰਤ ਸਿਰ ਤੱਕ ਦੇ ਦਿੰਦੇ ਆ, ਦੇਰੀ ਨੀ ਲਾਉਂਦੇ। ਅਜਮਤ ਨਹਿ ਦਿਖਾਏ ਕਿਸ ਕਾਲ, ਆਪਣੇ ਕੋਲ ਜਿਹੜੀ ਮਹਾਨ ਤਾਕਤ ਸ਼ਕਤੀ ਉਹਨੂੰ ਕਿਸੇ ਸਮੇਂ ਦਿਖਾਉਂਦੇ ਨੀ, ਸਿਰ ਦੇ ਦਿੰਦੇ ਆ, ਡੇਰੀ ਨੀ ਲਾਉਂਦੇ। ਐਸੇ ਕਰ ਹੈ ਬਦਤ ਨਿਤ ਜਾਵੇ ਹੈ, ਇਸ ਤਰ੍ਹਾਂ ਕਰਦੇ ਉਹ ਸ਼ਕਤੀਆਂ ਕਰਕੇ ਹਮੇਸ਼ਾ ਵੱਧਦੇ ਜਾਂਦੇ, ਮਹਾਨ ਸ਼ਕਤੀਆਂ ਦੇ ਮਾਲਕ ਹੋ ਜਾਂਦੇ। ਕਿਸੂ ਜਨਾਵ ਹੈ ਰਹਿ ਨਾ ਪਾਰ, ਕਿਸੇ ਨੂੰ ਸ਼ਕਤੀਆਂ ਜਨਾਉਣ ਲੱਗ ਜੇ ਉਹਦੇ ਪੱਲੇ ਨੀ ਫਿਰ ਕੁਝ ਰਹਿੰਦਾ, ਲਪੋਟ ਸੰਖੀ ਰਹਿ ਜਾਂਦਾ ਅਖੀਰ ਨੂੰ। ਸੀਖ ਸੀਖ ਧਰੋ ਦ੍ਰਿੜ ਨਾਹਿਨ ਬਸਾਰ ਹੋ, ਇਸ ਕਰਕੇ ਸਾਡੀ ਸਿੱਖਿਆ ਧਾਰ ਲਓ, ਹਿਰਦੇ ਵਿੱਚੋਂ ਕਦੇ ਭੁਲਾਓ ਨਾ, ਪੱਕੀ ਕਰ ਲਓ। ਸਦਾ ਸਮਾਰ ਹੋ ਪ੍ਰਭੂ ਕਿਰਪਾਲ, ਦਿਆਲੂ ਕਿਰਪਾਲੂ ਪ੍ਰਭੂ ਉਹਨਾਂ ਨੂੰ ਹਮੇਸ਼ਾ ਚੇਤੇ ਕਰੋ, ਸੰਭਾਲੋ ਜਪੋ। ਸੁਣ ਸ੍ਰੀ ਅਮਰ ਜੋਰ ਕਰ ਠਾਡੇ, ਗੁਰੂ ਅਮਰਦਾਸ ਸਾਹਿਬ ਜੀ ਜੁੜਕ ਸੁਣ ਕੇ ਹੱਥ ਜੋੜ ਕੇ ਖੜਿਆ ਹੋ ਗਏ। ਸਿਮਹੋ ਗੁਰੂ ਮੈਂ ਮਨਮਤ ਕੀਨ, ਗੁਰੂ ਅੰਗਦ ਸਾਹਿਬ ਜੀ ਮਾਫ ਕਰ ਦਿਓ, ਮੈਂ ਮਨਮਤ ਜੀ ਕੀਤੀ ਹੈ, ਆਪਣੀ ਮਨ ਦੀ ਮਤ ਵਰਤੀ ਹੈ। ਨਹੀਂ ਰਜਾਏ ਆਪ ਕੀ ਵਰਤੀ, ਆਪ ਜੀ ਦੀ ਜਿਹੜੀ ਆਗਿਆ ਉਹ ਨੀ ਮੈਂ ਵਰਤਣਾ ਕੀਤੀ, ਭਾਵ ਆਗਿਆ ਵਿੱਚ ਨੀ ਚੱਲਿਆ। ਅਬ ਮੈਂ ਕਰਾਂ ਸਿੱਖ ਜਿਮ ਦੀਨ, ਹੁਣ ਮਹਾਰਾਜ ਜਿਵੇਂ ਆਪ ਜੀ ਨੇ ਮੈਨੂੰ ਸਿੱਖਿਆ ਦਿੱਤੀ ਉਸੇ ਤਰ੍ਹਾਂ ਅੱਗੇ ਲਈ ਕਰਾਂਗਾ। ਬਿਰਦ ਬਡੋ ਬਖਸ਼ਿੰਦ ਆਪ ਕੋ, ਆਪ ਜੀ ਦਾ ਮਾਰਾ ਬਖਸ਼ਣ ਵਾਲਾ ਬਹੁਤ ਵੱਡਾ ਧਰਮ ਹੈ, ਨਿਯਮ ਹੈ ਪਰਣ ਸਾਗਰ ਜਿਮ ਗੰਭੀਰ ਪ੍ਰਵੀਨ, ਇਹ ਪ੍ਰਵੀਨ ਸਿਆਣੇ ਗੁਰੂ ਅੰਗਦ ਸਾਹਿਬ ਜੀ ਸਮੁੰਦਰ ਵਾਂਗੂ ਆਪ ਗਹਿਰ ਗਭੀਰ ਨਿਰਹਲ ਹੋ। ਧੀਰ ਧਰਾ ਧੀਰ ਧਰਾ ਸੀ ਧਰਤ ਸਦਾ ਤੁਮ, ਧਰਤੀ ਵਰਗੀ ਧੀਰ ਹਮੇਸ਼ਾ ਧਾਰਦੇ ਰੱਖਦੇ ਹੋ। ਹਮ ਕਿਆ ਜਾਣ ਹੈ ਜੀਵ ਮਲੀਨ, ਤੁਸੀਂ ਮਹਾਰਾਜ ਜੀਵ ਜਿਹੜੇ ਮਿਲੇ ਆ ਉਹ ਕੀ ਜਾਣਦੇ ਕੀ ਸਮਝਦੇ ਆ। ਬਿਨਤੀ ਸੁਣਤ ਪ੍ਰਸੰਨ ਹੋਏ ਪ੍ਰਭ, ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਬੇਨਤੀਆਂ ਦੇ ਲਫ਼ਜ਼ ਸੁਣ ਕੇ ਪ੍ਰਸੰਨ ਹੋ ਗਏ। ਬਖਸ਼ੇ ਕਰੋ ਨਾ ਐਸੇ ਫੇਰ, ਚੰਗਾ ਵੀ ਤੁਹਾਨੂੰ ਬਖਸ਼ ਦਿੱਤਾ ਮਾਫ਼ ਕਰ ਦਿੱਤਾ, ਅੱਗੇ ਫੇਰ ਨੀ ਐਸੇ ਕਰਨਾ, ਇਹ ਸ਼ਕਤੀ ਨੀ ਦਿਖਾਣੀ ਤੁਸਾਂ। ਨਿਜ ਸਰੀਰ ਪੁਨ ਤਥਾ ਬਣਾਇਆ ਹੋ, ਇਸ ਤਰ੍ਹਾਂ ਕਹਿ ਕੇ ਆਪਣਾ ਜਿਹੜਾ ਸਰੀਰ ਉਸੇ ਤਰ੍ਹਾਂ ਦਾ ਫੇਰ ਬਣਾ ਲਿਆ ਗੁਰੂ ਅੰਗਦ ਸਾਹਿਬ ਜੀ ਨੇ। ਚਰਨ ਅੰਗੂਠੇ ਬ੍ਰਿਣ ਜੋ ਬਦੇਰ, ਚਰਨਾਂ ਦੇ ਅੰਗੂਠੇ ਜਿਹੜਾ ਬਹੁਤ ਵੱਡਾ ਉਹ ਫੋੜਾ ਜਾ ਪੱਕਿਆ ਹੋਇਆ ਉਵੇਂ ਫਿਰ ਹੋਇਆ ਹੈ। ਰਾਦ ਰੁਦਰ ਚੋਵਤ ਰਹਿ ਥੋਰੋ, ਪੱਕੇ ਪੈਰ ਦੇ ਫੋੜੇ ਵਿੱਚੋਂ ਲਹੂ ਜਾਂ ਪਾਕ ਜੀ ਹਮੇਸ਼ਾ ਚੋਂਦੀ ਰਹਿੰਦੀ ਨਿਕਲਦੀ ਰਹਿੰਦੀ ਹੈ। ਗੁਰ ਕੀ ਕਥਾ ਅਕਥ ਹੀ ਹੇਰ, ਕਹਿੰਦੇ ਆ ਗੁਰੂ ਅੰਗਦ ਸਾਹਿਬ ਜੀ ਜਿਹੜੀ ਕਥਾ ਅਕਥ ਹੀ ਵੇਖੀ ਜਾਂਦੀ ਹੈ। ਕਿਸ ਮਹਿ ਸਮਰੱਥ ਜਾਣ ਸਕਤ ਕੋ, ਇਹਦੇ ਵਿੱਚ ਸਕਤੀ ਹੈ ਵੀ ਜਿਹੜੀ ਗੁਰੂ ਕੀ ਕਥਾ ਨੂੰ ਅਕਥ ਨੂੰ ਜਾਣ ਸਕੇ, ਤੇ ਮਨੁੱਖ ਵੀ ਸ੍ਰੇਸ਼ਟ ਮਤ ਵਾਲੇ ਵੀ ਸਾਰੇ ਚਰਜੀ ਹੁੰਦੇ, ਬਿਸਮਤ ਚਰਜ ਹੁੰਦੇ, ਹੱਕੇ ਬੱਕੇ ਹੁੰਦੇ ਆ ਵੀ ਇਹ ਮਹਾਰਾਜ ਕੀ ਕਰੀ ਇਕੱਠੇ ਅਸਮਰੱਥ ਹੁੰਦੀਆਂ ਹੋਇਆ। ਬਰਖ ਇਕਾਦਸ ਸੇਵਾ ਕੀਨਸ, 11 ਸਾਲ ਤੱਕ ਆਪ ਜੀ ਨੇ ਸੇਵਾ ਕੀਤੀ। ਰੁਮਾਲ ਇਕਾਦਸ ਪਾਨ, ਆਪਣੇ ਹੱਥਾਂ ਰਾਹੀਂ 11 ਵਾਰੀ ਰੁਮਾਲ ਦਿੱਤੇ, 11 ਸਰੂਪ ਬਖਸ਼ੇ। ਸੋ ਸਗਰੇ ਸਿਰ ਪਰ ਸਿਰ ਕਰ ਬੰਧਨ, ਉਹੀ ਕਹਿੰਦੇ ਸਾਰੇ ਆਪਣੇ ਸੀਸ ਦੇ ਉੱਪਰ ਹੀ ਸਜਾ ਲੈਣਾ ਕੀਤੇ। ਰਸਰੀ ਸੰਗ ਸੋ ਦ੍ਰਿੜਤਾ ਠਾਨ, ਜਦੋਂ ਪਾਣੀ ਦੇ ਨਾਲ ਢਿੱਲੇ ਜੇ ਹੋ ਜਾਂਦੇ ਉਹ ਰੱਸੀ ਦੇ ਨਾਲ ਚੰਗੀ ਤਰ੍ਹਾਂ ਉਹਨਾਂ ਦੀ ਪਕਿਆਈ ਕਰ ਲੈਂਦੇ, ਨੂੜ ਕੇ ਬੰਨ ਲੈਂਦੇ। ਵੱਡੋ ਮੁਕਟ ਤਿੰਨ ਕੋ ਤਬ ਹੋਵੇ ਹੋ, ਸਰੂਪ ਹੋਣ ਦਾ ਕਹਿੰਦੇ ਸੀਸ ਦੇ ਉੱਪਰ ਬਹੁਤ ਵੱਡਾ ਮੁਕਟ ਹੋ ਗਿਆ, ਜਿਵੇਂ ਨਿਹੰਗ ਸਿੰਘਾਂ ਦੇ ਦੁਮਾਲਾ ਜਾਂ ਬੰਨਿਆ ਹੁੰਦਾ। ਹੁੰਦਾ ਉਹ ਸਜ ਗਏ। ਦਿਨ ਪ੍ਰਤ ਭੀਗ ਹੈ ਨੀਰ ਮਹਾਨ, ਬਹੁਤਾ ਪਾਣੀ ਲਿਆਉਂਦੇ ਜਿਸ ਕਰਕੇ ਹਮੇਸ਼ਾ ਬਹੁਤਾ ਭਿੱਜ ਜਾਂਦੇ ਰੁਮਾਲ ਜੇ। ਬਹੁ ਪੀਪਲ ਕਾ ਬਾਸਾ ਕੀਨਸ, ਪੀਪਲ ਕਾ ਨੀ ਪਪੀਲ ਕਾ ਹੈ, ਬਹੁ ਪਪੀਲ ਕਾ ਬਾਸਾ ਕੀਨਸ। ਬੜੀਆਂ ਕਹਿੰਦੇ ਨਿੱਕੀਆਂ ਨਿੱਕੀਆਂ ਜਿਹੜੀਆਂ ਕੀੜੀਆਂ ਉਹਨਾਂ ਨੇ ਬਾਸਾ ਕਰ ਲਿਆ, ਪ੍ਰਵੇਸ਼ ਹੋਈਆਂ। ਅਪਰ ਜੀਵ ਉਪਜੇ ਤਿਸ ਥਾਨ, ਕਹਿੰਦੇ ਉਸ ਥਾਂ ਤੇ ਨਿੱਕੇ ਨਿੱਕੇ ਜੀਜੇ ਪੈਦਾ ਹੋਏ ਆਏ। ਜਬ ਕੇ ਦਏ ਸੀਸ ਪਰ ਬਾਂਧੇ, ਜਦੋਂ ਦੇ ਕਹਿੰਦੇ ਸਰੋ ਭੋ ਦਿੱਤੇ ਉਦੋਂ ਤੋਂ ਸੀਸ ਉਪਰੀ ਬੰਨ ਲਏ। ਵੀ ਨਿੰਦਕਾਂ ਨੇ ਗੱਲ ਜੀ ਜੋੜੀ ਵੀ ਇਸ ਤਰ੍ਹਾਂ ਸੀਸ ਵਿੱਚ ਕਿਰਮ ਪੈ ਗਏ ਸਨ, ਪਰ ਭੱਟਾ ਨੇ ਕੋਈ ਹੋਰ ਇਤਿਹਾਸਕਾਰ ਨੇ ਮਹਿਮਾ ਪ੍ਰਕਾਸ਼ ਨੇ ਐਸਾ ਕੁਛ ਨਹੀਂ ਲਿਖਿਆ ਹੈ। ਬਹੁਰ ਨਾ ਤਰੇ ਉਤਾਰਨ ਕੀਨ, ਇਸ ਤਰ੍ਹਾਂ ਮੁੜ ਕੇ ਉਤਾਰਨਾ ਨਹੀਂ ਕੀਤੇ, ਕਿਉਂਕਿ ਪਰ ਇਹ ਤਾਂ ਮਰਜ਼ਾਦਾ ਹੀ ਹੈ ਵੀ ਤੁਹਾਨੂੰ ਦੋਨੋਂ ਵਕਤ ਕੰਘਾ ਕਰਨਾ ਭਾਗ ਚੁਣੇ ਕਰ ਬੰਨ ਦੇਈ। ਇਹ ਗੁਰੂ ਕਲਗੀਧਰ ਜੀ ਨੇ ਰਹਿਤਨਾਮਿਆਂ ਵਿੱਚ ਲਿਖਿਆ ਵੀ ਦੋਨੇ ਸਮੇਂ ਕੰਘਾ ਕਰਨਾ ਹੈ, ਪੱਗ ਨੂੰ ਹਮੇਸ਼ਾ ਚੁਣ ਕੇ ਬੰਨ੍ਹਣਾ ਹੈ। ਦਾਤਨ ਨੀਤ ਕਰੇ ਨਾ ਦੁੱਖ ਪਾਵੇ, ਨੰਦ ਲਾਲ ਜੀ ਕਿਹਾ ਵੀ ਹਮੇਸ਼ਾ ਅੰਮ੍ਰਿਤ ਵੇਲੇ ਉੱਠ ਕੇ ਦਾਤਨ ਕੁਰਲਾ ਵੀ ਕਰਨਾ ਹੈ, ਸਰੀਰ ਦੀ ਨੋਗਤਾ। ਇਸ ਕਰਕੇ ਜਿਹੜਾ ਦੋਨਾਂ ਵਕਤ ਕੰਘਾ ਕਰੇਗਾ ਹਮੇਸ਼ਾ ਦਾਤਨ ਕਰੇਗਾ, ਉਹ ਨੰਦ ਲਾਲ ਦੁੱਖ ਨਹੀਂ ਪਾਏਗਾ, ਸਰੀਰ ਨਿਰੋਗ ਰਹੇਗਾ। ਇਸ ਤਰ੍ਹਾਂ ਆਪ ਭਲਾ ਕਿਵੇਂ ਹੋ ਸਕਦੇ ਆ ਵੀ ਕੇ ਸੀ ਨਾ ਉਹ ਬਹੁੰਦੇ ਹੋਣ ਜਾਂ ਉਹਨਾਂ ਨੂੰ ਠੀਕ ਨਾ ਕਰਦੇ ਹੋਣ। ਇਹ ਤਾਂ ਨਿੰਦਕ ਲੋਕਾਂ ਨੇ ਇਸ ਤਰ੍ਹਾਂ ਉਹ ਗੱਲਾਂ ਜਿਹੀਆਂ ਜੋੜੀਆਂ, ਕਵੀ ਜੀ ਨੇ ਉਹਨੂੰ ਸੱਚਾ ਜਾਣ ਕੇ ਇੱਥੇ ਸ਼ਰਧਾ ਨਾਲ ਹੀ ਲਿਖ ਦਿੱਤਾ। ਕਰਤ ਰਹਿਤ ਦਿਨ ਪ੍ਰਤ ਦ੍ਰਿੜ ਤਿੰਨ ਕੋ, ਆਹੋ ਕਹਿੰਦੇ ਜਿਹੜੇ ਸਿਰੋ ਪਾਲੇ ਉਹਨਾਂ ਨੂੰ ਹਮੇਸ਼ਾ ਪੱਕੇ ਕਰਦੇ ਨੇ, ਚੰਗੀ ਤਰ੍ਹਾਂ ਮਜ਼ਬੂਤ ਕਰਕੇ ਬੰਦੇ ਰਹਿੰਦੇ। ਰਹਿਣ ਦਿਵਸ ਮਨ ਪ੍ਰੇਮ ਪ੍ਰਵੀਨ, ਦਿਨ ਕਹਿੰਦੇ ਮਨ ਦੇ ਵਿੱਚ ਬੜੇ ਪ੍ਰੀਮ ਪ੍ਰੇਮ ਵਿੱਚ ਜੋ ਪ੍ਰੀਨ ਹਨ, ਸਿਆਣੇ ਹਨ ਸਤਿਗੁਰੂ ਜੀ। ਅਪਰ ਬਾਸਨਾ ਰਹੀ ਨਾ ਕੋ, ਬਸ ਸੇਵਾ ਕਰਦਿਆਂ ਹੋਰ ਮਨ ਦੇ ਵਿੱਚ ਕੋਈ ਕਿਸ ਤਰ੍ਹਾਂ ਦੀ ਬਾਸ਼ਨਾ ਨਹੀਂ ਰਹੀ ਹੈ। ਚਰਨ ਕਮਲ ਸਿਮਰਤ ਹੋਏ ਲੀਨ, ਚਰਨਾ ਕਮਲਾਂ ਨੂੰ ਸਿਮਰਦਿਆਂ ਹੋਇਆ ਚਰਨਾ ਵਿੱਚ ਲੈ ਲੀਨ ਹੋ ਜਾਂਦੇ। ਕਹਿਣ ਸੁਣਨ ਕਹਿ ਸੋ ਨਾ ਕਬ ਕਰਹਿ ਕਬ, ਬਾਕੀ ਸਿੱਖਾਂ ਦੇ ਨਾਲ ਕਿਸੇ ਦੇ ਨਾਲ ਕੋਈ ਕਹਿਣਾ ਸੁਣਨਾ ਨਹੀਂ ਕਰਦੇ, ਗੱਲਬਾਤ ਸੁਣਦੇ ਨਹੀਂ ਕਹਿੰਦੇ ਨਹੀਂ। ਇੱਕ ਸੇਵਾ ਕੇ ਤਤ ਪਰ ਭੀਨ, ਇੱਕ ਜਿਹੜੀ ਗੁਰੂ ਕੀ ਸੇਵਾ ਉਹਦੇ ਉੱਪਰ ਕਹਿੰਦੇ ਐ ਤਤ ਪਰ ਹੋਏ ਹੋਏ ਹੈ ਤੇ ਭੀਨ ਮਿਲੇ ਹੋਏ ਹੈ। ਬਰਖ ਦਵਾ ਦਸੋ ਸੇਵਤ ਆਯੂ ਹੋ, ਹਾਂ ਕਹਿੰਦੇ ਸੇਵਾ ਕਰਦਿਆਂ ਕਰਨਾ ਬਾਰਵਾਂ ਸਾਲ ਹੋਏ ਆਇਆ। ਜੀਰਨ ਚੀਰ ਸਰੀਰ ਸੋ ਛਾਦ, ਪਾਟੇ ਦੇ ਵਸਤਰ ਹਨ ਉਹਨਾਂ ਦੇ ਨਾਲ ਸਰੀਰ ਨੂੰ ਢਕਿਆ ਹੋਇਆ ਹੈ। ਪੱਗ ਮਹਿ ਭਾਈ ਬਿਵਾਰੀ ਫਟ ਕਰ, ਇਸ ਤਰ੍ਹਾਂ ਪੈਰਾਂ ਦੇ ਵਿੱਚ ਫਟ ਕਰਕੇ ਵਿਆਹੀਆਂ ਜੀਆਂ ਹੋ ਗਈਆਂ। ਖਾਣ ਪਾਨ ਕੋ ਚਾਹੇ ਨਾ ਸਾਦ, ਇਸ ਤਰ੍ਹਾਂ ਖਾਣ ਪੀਣ ਵਾਸਤੇ ਵੀ ਕੋਈ ਸਵਾਦ ਨਹੀਂ ਲੈਣਾ ਚਾਹੁੰਦੇ ਹਨ। ਇਹੋ ਜਿਹਾ ਰੁੱਖਾ ਮਿੱਸਾ ਗੁਰੂ ਕੋ ਲੰਗਰ ਵਿੱਚੋਂ ਮਿਲਦਾ ਉਸਦਾ ਛਕ ਛਕਾ ਲੈਂਦੇ। ਜਲ ਸੋ ਭੀਜ ਹੱਥ ਤਿਸ ਵਿਧ ਤੇ, ਜਲ ਦੇ ਨਾਲ ਭਿੱਜ ਕੇ ਜਿਹੜੇ ਹੱਥ ਉਹ ਵੀ ਉਸੇ ਤਰ੍ਹਾਂ ਦੇ ਹੋ ਗਏ, ਫਟ ਗਏ। ਕਬ ਬੈਠੇ ਸੁਨ ਸ਼ਬਦ ਸੋ ਨਾਦ, ਕਦੇ ਕਦੇ ਦੀਵਾਨ ਵਿੱਚ ਆ ਬੈਠਦੇ ਆ, ਜਿਹੜਾ ਸ਼ਬਦ ਆ ਨਾਦ ਹੋ ਰਿਹਾ ਕੀਰਤਨ ਹੋ ਰਿਹਾ ਉਹਨੂੰ ਸੁਣਦੇ ਹਨ। ਕਾਲੀ ਕਾਲ ਅਧਿਕ ਜਬ ਐਸੇ, 12 ਸਾਲ ਤੱਕ ਇਸ ਤਰ੍ਹਾਂ ਮਹਾਨ ਘਾਲਣਾ ਘਾਲੀ ਹੈ। ਦੇਖਤ ਸਿੱਖਿਆ ਹੋਏ ਬਿਸਮਾਦ, ਜਿਹੜੇ ਸਿਆਣੇ ਸਿੱਖ ਦੇਖ ਦੇਖ ਕੇ ਅਚਰਜ ਹੀ ਹੋ ਰਹੇ। ਮਦਰੋ ਢੀਲ ਸਰੀਰ ਅਲਪ ਇਨ, ਦੇਖੋ ਇਹਨਾਂ ਦਾ ਜਿਹੜਾ ਡੀਲ ਡਾਲ ਕਦ ਘੱਟ ਮਦਰ ਆ ਜਾਏ ਤੇ ਸਰੀਰ ਵੀ ਛੋਟਾ ਜਾਈਏ। ਬਹੁਰ ਬਿਰਧ ਬਲ ਨਹਿ ਜਿਨ ਨਾਹਿ, ਬਿਰਧ ਅਵਸਥਾ ਵਿੱਚ ਜਿਨ੍ਹਾਂ ਦੇ ਸਰੀਰ ਵਿੱਚ ਕੋਈ ਬਲ ਵੀ ਹੈ ਨਹੀਂ। ਸਵੇਤ ਕੇਸ ਤਨ ਚਰਮ ਸਿਥਲ ਬਹੁ। ਸਾਰੇ ਜਿਹੜੇ ਸਿਰ ਦੇ ਕੇਸ ਚਿੱਟੇ ਹੋ ਗਏ ਆ, ਸਰੀਰ ਦਾ ਜਿਹੜਾ ਚਮੜੀ ਉਹ ਵੀ ਢਿੱਲੀ ਜੀ ਹੋ ਗਈ, ਜੁਰੜੀਆਂ ਪੈ ਰਹੀਆਂ। ਸੇਵਾ ਸਭ ਤੇ ਅਧਿਕ ਕਰਾ, ਦੇਖ ਲੋ ਕਹਿੰਦੇ ਸੇਵਾ ਇਹ ਸਾਰਿਆਂ ਨਾਲ ਜ਼ਿਆਦਾ ਜ਼ਿਆਦਾ ਵੱਧ ਕਰ ਦੇ। ਚਰਨ ਅੰਗੂਠਾ ਨਿਸਮੁਖ ਰਾਖਤ, ਰਾਤ ਦਾ ਸਮਾਂ ਹੋ ਜਾਂਦਾ ਗੁਰੂ ਅੰਗਦ ਸਾਹਿਬ ਦਾ ਜਿਹੜਾ ਚਰਨਾਂ ਦਾ ਅੰਗੂਠਾ ਮੂੰਹ ਵਿੱਚ ਰੱਖਦੇ। ਨਹ ਸੋਬਤ ਕਬਹੂ ਚਿਤ ਚਾਹੇ, ਚਰਨਾਂ ਨਾਲ ਕਹਿੰਦੇ ਰਾਤ ਨੂੰ ਵੀ ਕਦੇ ਸੌਂਦੇ ਨਹੀਂ। ਜਾਮ ਜਾਮਨੀ ਤੇ ਜਲ ਅੰਨ ਹੈ, ਜਦੋਂ ਪਹਿਰ ਰਾਤ ਰਹਿੰਦੀ ਹੈ ਉਸ ਵੇਲੇ ਕਹਿੰਦੇ ਜਲਾ ਘੜਾ ਭਰ ਕੇ ਲਿਆਉਂਦੇ। ਗੁਰੂ ਇਸ਼ਨਾਨ ਹੈ ਪ੍ਰੇਮ ਉਮਾਹੇ, ਗੁਰੂ ਸਾਹਿਬ ਜੀ ਦਾ ਇਸ਼ਨਾਨ ਕਰਾਉਂਦੇ ਪ੍ਰੇਮ ਤੇ ਉਰਸ਼ਾ ਨਾਲ। ਸੀਤ ਉਸਨ ਬਰਖਾ ਵੱਡ ਹੋਵਤ, ਭਾਵੇਂ ਕਿੰਨੀ ਠੰਡ ਹੁੰਦੀ ਹੋਵੇ, ਗਰਮੀ ਹੁੰਦੀ, ਬਾਰਿਸ਼ ਕਿਉਂ ਨਾ ਹੁੰਦੀ ਹੋਵੇ ਬੜੀ। ਸੇਵਤ ਇੱਕ ਸਮ ਜਾਣਹਿ ਨਾਹੇ, ਜੇ ਕੋਈ ਠੰਡ ਗਰਮੀ ਨੂੰ ਬਾਰਿਸ਼ ਨੂੰ ਜਾਣਦੇ ਇੱਕ ਸਮਾਨ ਹੀ ਸੇਵਾ ਕਰੀ ਜਾਂਦੇ ਲੱਕ ਬੰਨ ਕੇ। ਤਪ ਵਿਸਾਲ ਕਰ ਘਾਲ ਸੋ ਘਾਲ ਹੈ, ਜਿਵੇਂ ਕੋਈ ਬਹੁਤਾ ਤਪ ਕਰਕੇ ਘਾਲਣਾ ਘਾਲੇ। ਧਨ ਜਨਮ ਕਰ ਲੀਨ ਉਪਾਹੇ, ਇਸ ਤਰ੍ਹਾਂ ਨੇ ਕਹਿੰਦੇ ਘਾਲਣਾ ਘਾਲ ਕੇ ਬੜਾ ਤਪ ਕਰ ਲਿਆ, ਆਪਣੇ ਮਨੁੱਖ ਜਨਮ ਧਨ ਕਰ ਲਿਆ ਹੈ। ਤਦਪ ਰੁੱਖ ਨਹਿ ਗੁਰ ਕਛ ਕਰ ਹੈ, ਇੰਨੀ ਇਹ ਸੇਵਾ ਕਰਦੇ ਹੈ ਤਾਂ ਵੀ ਗੁਰੂ ਅੰਗਦ ਸਾਹਿਬ ਜੀ ਇਹਨਾਂ ਵੱਲੀ ਕੋਈ ਰੁੱਖ ਨੀ ਕਰਦੇ, ਖਿਆਲ ਹੀ ਨੀ ਕਰਦੇ। ਉਦਾਸੀਨ ਸੀ ਬ੍ਰਿਤੀ ਰੱਖ ਹੈ, ਇਹਨਾਂ ਵੱਲਾ ਜਿਹੜੀ ਮਨ ਦੀ ਬਿਰਤੀ ਉਹ ਪ੍ਰਾਮ ਜੀ ਰੱਖਦੇ, ਇਹਨਾਂ ਨਾਲ ਬੋਲਦੀ ਚੱਲਦੀ ਨੀ ਗੁਰੂ ਅੰਗਦ ਸਾਹਿਬ ਜੀ। ਨਿਕਟ ਬਿਠਾਰ ਨਾ ਬੋਲਹ ਬੂਝਹਿ, ਇਹਨਾਂ ਨੂੰ ਕੋਲ ਬਿਠਾ ਕੇ ਨਾ ਬੋਲਦੇ ਨਾ ਕੋਈ ਇਹਨਾਂ ਤੋਂ ਪੁੱਛਦੇ ਹੀ ਹੈ। ਅਗਮ ਗੁਰੂ ਗਤ ਲਖੀ ਨਾ ਜਾਹੇ, ਗੁਰੂ ਅੰਗਦ ਸਾਹਿਬ ਉਹਨਾਂ ਦੀ ਗਤ ਜਿਹੜੀ ਦਿੱਤੀ ਅਗਮ ਹੀ ਹੈ, ਕੋਈ ਜਾਣੀ ਨੀ ਜਾ ਸਕਦੀ, ਸਮਝੀ ਨੀ ਜਾ ਸਕਦੀ ਵੀ ਇਹ ਕਿਉਂ ਐਸਾ ਹੈ। ਸਿੱਖ ਇਮ ਭੰਤ ਅਪਰ ਜੇ ਨਰ ਹੈ, ਸਿੱਖ ਤਾਂ ਉਹ ਕਹਿੰਦੇ ਆ ਵੀ ਇਹ ਗੁਰੂ ਮਹਾਰਾਜ ਦੀ ਅਗਮ ਗਿਰਤੀ ਹੈ ਵੀ ਜਾਣੀ ਨੀ ਜਾਂਦੀ, ਦੂਜੀ ਕਹਿੰਦੇ ਨਿੰਦਕ ਲੋਕ ਕਿਉਂ ਬਕਦੇ। ਬਹੁ ਵਿਦ ਕੇ ਠਾਨ ਉਪਹਾਸ, ਬਹੁਤ ਤਰ੍ਹਾਂ ਦੇ ਕਹਿੰਦੇ ਨੇੜੇ ਹੋ ਕੇ ਠੱਠੇ ਮਖੌਲੀ ਕਰਦੇ। ਘਰ ਤੇ ਮਨੋ ਨਿਕਾਸਿਓ ਕਿਸਨੇ, ਕਹਿੰਦੇ ਮਾਨੋ ਵੀ ਇਹ ਜਿਹੜਾ ਬੁੱਢਾ ਘਰੋਂ ਕੱਢਿਆ ਹੋਇਆ ਹੈ, ਨਿਕਾਲਿਆ ਹੋਇਆ ਹੈ, ਦਰਬ ਨਹੀਂ ਕੁਛ ਇਸਕੇ ਪਾਸ, ਬਜ਼ੁਰਗ ਦੇ ਕੋਲ ਜਿਹੜਾ ਧਨ ਪਦਾਰਥ ਵੀ ਕੋਈ ਥੋੜਾ ਬਹੁਤਾ ਹੈ ਨੀ, ਕਾਣੀ ਕੌਡੀ ਹੈ ਨਹੀਂ। ਗੁਰ ਨਿਰਾਸਰੇ ਕੋ ਸੋ ਆਸਰਾ, ਗੁਰੂ ਅੰਗਦ ਸਾਹਿਬ ਦਾ ਜਿਹੜਾ ਘਰ ਹੈ ਨਿਆਸਰਿਆਂ ਦਾ ਆਸਰਾ ਹੈ। ਇਮ ਲਖ ਆਇਓ ਹੋ ਇਨਹੋ ਆਵਾਸ, ਜਾਣ ਕੇ ਜਿਹੜਾ ਬਜ਼ੁਰਗ ਇਹਨਾਂ ਦੇ ਘਰ ਵਿੱਚ ਇਹਨਾਂ ਦੇ ਕੋਲ ਆ ਗਿਆ ਹੋਇਆ ਹੈ। ਟੱਕਰੇ ਖਾਨ ਰਹਿਓ ਪਰ ਕੈ ਇਹ, ਟੱਕਰੇ ਨੀ ਟੁਕਰੇ, ਟੁਕਰੇ ਖਾਨ ਰਹਿਓ ਪਰ ਹੈ ਪਰ ਹੈ ਕੈ ਇਹ। ਕਹਿੰਦੇ ਇਹ ਤਾਂ ਗੁਰੂ ਘਰ ਦੇ ਸੁੱਕੇ ਟੁਕੜੇ ਖਾਨ ਦੇ ਉਪਰੇ ਰਹਿ ਰਿਹਾ ਹੈ। ਸਭ ਤੇ ਤਿਆਗਿਓ ਭਇਓ ਨਿਰਾਸ਼, ਸਭ ਸਾਧ ਸੰਗਤਾਂ ਨੇ ਛੱਡ ਦਿੱਤਾ ਹੈ, ਸਭ ਪਰਸੇ ਨਿਰਾਸਾ ਹੋਇਆ ਹੋਇਆ। ਫਿਰ ਹੈ ਨਿਥਾਵਾਂ ਥਾਮ ਨਾ ਪਾਵੇ ਹੈ, ਨਿਥਾਵਾਂ ਫਿਰ ਰਿਹਾ, ਇਹਨੂੰ ਕੋਈ ਥਾਂ ਨੀ ਮਿਲ ਰਹੀ ਹੈ ਟਿਕਣ ਵਾਸਤੇ। ਅਹ ਨਿਮਾਨ ਮਾਨ ਨਾ ਕਾਏ, ਹਰ ਪਾਸੇ ਮਾਣ ਤੋਂ ਰਹਿਤ ਹੈ, ਇਹਨੂੰ ਕੋਈ ਮਾਣ ਨੀ ਸਤਿਕਾਰ ਨੀ ਮਿਲ ਰਿਹਾ। ਰਹਿਣ ਦਿਵਸ ਇਤ ਉਤ ਕੋ ਵਿਚਰਤ, ਬਜ਼ੁਰਗ ਕਹਿੰਦੇ ਬਾਬਾ ਰਾਤ ਹੋਏ ਦਿਨ ਰੋਏ ਇਧਰ ਉਧਰ ਫਿਰਦਾ ਤੁਰਦਾ ਹੀ ਰਹਿੰਦਾ। ਸਭ ਕੇ ਅੱਗ ਹੈ ਸੇਵ ਕਮਾਏ, ਕਹਿੰਦੇ ਸਾਰਿਆਂ ਦੇ ਮੂਹਰੇ ਹੋ ਕੇ ਅੱਗੇ ਹੋ ਕੇ ਸੇਵਾ ਕਰਦਾ ਡਰਦਾ। ਇੱਕ ਆਹਾਰ ਕੋ ਅਚਵਨ ਕਰਹੀ, ਗੁਰੂ ਕੇ ਲੰਗਰ ਵਿੱਚ ਆ ਕੇ ਥੋੜਾ ਬਹੁਤਾ ਭੋਜਨ ਛਕ ਲੈਂਦਾ ਵਿਚਾਰਾ। ਅਵਰ ਵਸਤ ਕਿਛ ਹਾਥ ਨਾ ਆਏ, ਗੁਰੂ ਘਰ ਦੇ ਵਿੱਚੋਂ ਕੋਈ ਵਸਤੂ ਇਹਦੇ ਹੱਥ ਵਿੱਚ ਆਉਂਦੀ ਨੀ, ਕੋਈ ਰੁਪਈਆ ਧੇਲਾ ਤਾਂ ਮਿਲਦਾ ਨੀ, ਰੋਟੀ ਖਾ ਲੈਂਦੇ। ਸਭ ਕੋ ਕਹਿਓ ਕਰ ਹੈ ਉਰ ਡਰਪਤ, ਬਜ਼ੁਰਗ ਵਿਚਾਰਾ ਇਹਦੇ ਵੀ ਡਰਦਾ, ਸਾਰਿਆਂ ਦਾ ਜਿਹੜਾ ਕਿਹਾ ਹੋਇਆ ਬਚਨੇ ਉਵੇਂ ਮੰਨਦਾ ਉਵੇਂ ਕਰਦਾ ਹੈ। ਨਹੀਂ ਨਿਕਾਸ ਦੇਹ ਇਸ ਥਾਂ ਵੀ ਇਸ ਥਾਂ ਤੋਂ ਵੀ ਕਿਤੇ ਸਿੱਖ ਸ਼ਿਕਾਇਤ ਲਾ ਕੇ ਮੈਨੂੰ ਕੱਢ ਨਾ ਦੇਣ, ਕਢਾ ਨਾ ਦੇਣ। ਇਮ ਨਿੰਦਕ ਉਪਹਾਸ ਜੁਗਤ ਬਹੁ। ਇਸ ਤਰ੍ਹਾਂ ਜਿਹੜੇ ਨਿੰਦਕ ਲੋਕ ਨੇੜੇ ਹੋ ਕੇ ਕਹਿੰਦੇ ਠੱਠਿਆਂ ਮਖੋਲਾਂ ਸਮੇਤ, ਨਿੰਦਹ ਬਿੰਦ ਹੈ ਨਹੀਂ ਗਵਾਰ। ਐਸੇ ਮੂਰਖ ਹੈ ਕਹਿੰਦੇ ਨਿੰਦੇ ਜਾਣਦੇ ਨਹੀਂ ਵੀ ਇਹ ਕੈਸੇ ਨੇ। ਦੀਨ ਦੁਨੀ ਕਾ ਪਾਤਸ਼ਾਹ ਹੋਏ। ਇਹਨਾਂ ਮੂਰਖਾਂ ਨੂੰ ਨਹੀਂ ਪਤਾ ਵੀ ਇਹ ਤਾਂ ਲੋਕ ਪ੍ਰਲੋਕ ਦਾ ਸੱਚਾ ਪਾਤਸ਼ਾਹ ਹੋ ਜਾਣਾ। ਜਿਨਕੇ ਸਮ ਕੋ ਹੋਇ ਨਾ ਉਦਾਰ। ਜਿਸ ਗੁਰੂ ਅਮਰਦਾਸ ਸਾਹਿਬ ਜੀ ਦੇ ਸਮਾਨ ਕੀ ਉਦਾਰ ਸਖੀ ਦਾਤਾ ਨੀ ਹੋਣਾ ਹੈ। ਨਿਮਾਣਿਆਂ ਦੇ ਮਾਨ ਨਿਤਾਣਿਆਂ ਨਿਤਾਨ ਧਿਰਿਆਂ ਦੇ ਨੋਟਿਆਂ ਦੇ ਓਟ ਇਹਨਾਂ ਨੇ ਹੋਣਾ। ਸਿੱਖਿਅਨ ਅਰ ਨਿੰਦਕ ਤੇ ਸੁਣ ਕਰ। ਜਿਹੜੇ ਗੁਰੂ ਕੇ ਸਿੱਖ ਹੈ ਜਦੋਂ ਸੇਵਾ ਸੰਬੰਧੀ ਦੇਖ ਕੇ ਚਰਜ ਹੁੰਦੇ ਵੀ ਮਹਾਰਾਜ ਨੀ ਦੇਖਦੇ ਉੱਧਰ ਨਿੰਦਕਾਂ ਤੋਂ ਕੋਈ ਗੱਲਬਾਤ ਨਿੰਦਿਆ ਦੀ ਸੁਣ ਕੇ। ਹਰਕ ਨਾ ਸੋਕ ਕਰਹਿ ਕਿਸ ਬਾਰ। ਆਪਣੀ ਸੇਵਾ ਦੀ ਸਿਵਰ ਸੁਣ ਕੇ ਖੁਸ਼ ਨੀ ਹੁੰਦੇ, ਮਖੌਲ ਸੁਣ ਕਰਕੇ ਕੋਈ ਇਸ ਤਰ੍ਹਾਂ ਸ਼ੋਕ ਗਮ ਨੀ ਕਰਦੇ ਹਨ। ਇੱਕ ਸੇਵ ਕੇ ਤਤਪਰ ਹੈ ਕਰ। ਇਸ ਤਰ੍ਹਾਂ ਕਹਿੰਦੇ ਇੱਕ ਸੇਵਾ ਕਰਨ ਦੇ ਉੱਪਰ ਸਾਵਧਾਨ ਹੈ। ਗੁਰੂ ਅਰਾਧ ਹੈ ਸਰਬ ਪ੍ਰਕਾਰ। ਗੁਰੂ ਅਰਜਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਸਭ ਤਰ੍ਹਾਂ ਕਰਕੇ ਅਰਾਧਦੇ ਰਹਿੰਦੇ ਹੈ, ਯਾਦ ਕਰਦੇ ਰਹਿੰਦੇ ਹੈ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਧੰਨ ਹੈ ਜਿਹਨਾਂ ਦੀ ਸੇਵਾ ਸਾਨੂੰ ਇਸ ਅਵਸਥਾ ਵਿੱਚ ਹਾਸਲ ਹੋ ਗਈ ਹੈ। ਵੱਧ ਤੋਂ ਵੱਧ ਇਹਨਾਂ ਦੀ ਸੇਵਾ ਕਰਕੇ ਲਾਹਾ ਲੈ ਲਈਏ, ਪ੍ਰਸੰਨਤਾ ਹੋ ਜਾਏ, ਜਨਮ ਸਫਲ ਹੋ ਜਾਏ। ਹਰ ਸਮੇਂ ਸਭ ਤਰ੍ਹਾਂ ਕਰਕੇ ਜਦੋਂ ਵੀ ਕੋਈ ਕਾਰਜ ਕਰ ਰਿਹਾ ਲੰਗਰ ਦਾ ਬਾਹਰ ਦਾ, ਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਰਾਤ ਦੇ ਯਾਦ ਕਰਦੇ ਰਹਿੰਦੇ ਹੈ। ਹਮੇਸ਼ਾ ਇੱਧਰੇ ਮਨ ਦਾ ਖਿਆਲ ਰਹਿੰਦਾ ਹੈ। ਇਸ ਤਰ੍ਹਾਂ ਇਹ ਸੇਵਾ ਕਰਨ ਤੋਂ ਬਾਅਦ ਫਿਰ ਗੁਰੂ ਅੰਗਦ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਬੇਨਤੀ ਵਰ ਦਿੱਤੇ। ਉਹ ਅਗਲੇ ਅਧਿਆਇ ਵਿੱਚ ਕਵੀ ਜੀ ਨੇ ਸੋਹਣੇ ਢੰਗ ਨਾਲ ਲਿਖਿਆ ਹੈ, ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਾਰਾ ਪ੍ਰਸੰਗ ਪੜ੍ਹਨ ਸੁਣ ਲਵਾਂਗੇ, ਕਿ ਸਮਾਂ ਜਿੰਨਾ ਨੀਯਤ ਕੀਤਾ ਉਹ ਪੂਰਾ ਹੋਈ ਗਿਆ ਹੈ। ਸਿੱਖਿਅਨ ਅਰ ਨਿੰਦਕ ਤੇ ਸੁਣ ਕਰ, ਹਰਖ ਨਾ ਸੋਕ ਕਰਹਿ ਕਿਸ ਬਾਰ। ਇੱਕ ਸੇਵ ਕੇ ਤਤਪਰ ਹੈ ਕਰ, ਗੁਰੂ ਅਰਾਧ ਹੈ ਸਰਬ ਪ੍ਰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।